ਵਾਹਿਗੁਰੂ ਸਾਹਿਬ ਜੀਓ, ਦੋਹਰਾ ਰਾਮ ਕੋਇਰ ਇਸ ਭਾਂਤ ਪਾ, ਟਿਕ ਦਸਵੇਂ ਪਾਤਸ਼ਾਹ। ਬਹੁਤ ਬਾਰਤਾ ਤਬ ਕਰੀ, ਆਗੈ ਸੁਨਿਐ ਤਾਹੇ। ਰਾਮ ਕੋਇਰ ਇਸ ਭਾਂਤ ਪਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਖਾਲਸਾ ਸਤਿ ਸੰਗਤ ਜੀ, ਆਪਾਂ ਰਲ ਮਿਲ ਕੇ ਜੋ ਕਵੀ ਸੰਤੋਖ ਸਿੰਘ ਜੀ ਨੇ ਸਤਿਗੁਰੂ ਸਾਹਿਬ ਜੀ ਦਾ ਪਵਿੱਤਰ ਇਤਿਹਾਸ ਸੋਲ੍ਹਾਂ ਛੰਦਾਬੰਦੀ ਵਿੱਚ ਦਸਵਾਂ ਕਾਵਿ ਦੇ ਨਿਯਮਾਂ ਵਿੱਚ ਰਚਿਆ ਹੈ, ਉਹਨੂੰ ਲੜੀਵਾਰ ਨੂੰ ਵੀ ਸਰਵਣ ਕਰ ਰਹੇ ਹਾਂ। ਸਭ ਤੋਂ ਪਹਿਲਾਂ ਜਿਵੇਂ ਆਪ ਜੀ ਨੇ ਗੁਰੂ ਨਾਨਕ ਸਾਹਿਬ ਜੀ ਦਾ ਇਤਿਹਾਸ ਬੜੇ ਸੋਹਣੇ ਢੰਗ ਨਾਲ ਲਿਖਿਆ ਹੈ, ਉਹ ਪੜ੍ਹਿਆ ਸੁਣਿਆ ਹੈ। ਉਸ ਤੋਂ ਬਾਅਦ ਜੇ ਆਪ ਜੀ ਨੇ ਬਾਕੀ ਸਤਿਗੁਰਾਂ ਦਾ ਇਤਿਹਾਸ ਪ੍ਰਾਰੰਭ ਕੀਤਾ, ਜਿਸ ਪੁਸਤਕ ਦਾ ਨਾਂ, ਗ੍ਰੰਥ ਦਾ ਨਾਮ ਆਪ ਜੀ ਨੇ ਗੁਰਪ੍ਰਤਾਪ ਸੂਰਜ ਕਰਕੇ ਰੱਖਿਆ ਹੈ, ਉਸ ਪੁਸਤਕ ਦੀ ਪ੍ਰਾਰੰਭਤਾ ਵਿੱਚ ਜਿਵੇਂ ਸਤਿਗੁਰਾਂ ਦੇ ਮੰਗਲ ਆਏ ਨੇ, ਆਪ ਜੀ ਨੇ ਕੀਤੇ ਆ ਫਰਨ ਮਿਲ ਕੇ ਵਿਚਾਰੇ ਹੈ। ਇਸੇ ਤਰ੍ਹਾਂ ਜਿਸ ਇਤਿਹਾਸ ਦਾ ਆਪ ਜੀ ਨੇ ਉਲੱਥਾ ਕੀਤਾ ਹੈ, ਉਹ ਭਾਈ ਸਾਹਿਬ ਭਾਈ ਰਾਮ ਕੌਰ ਜੀ, ਬਾਬਾ ਬੁੱਢਾ ਸਾਹਿਬ ਜੀ ਦੀ ਅੰਸ਼ਵੰਸ਼ ਵਿੱਚੋਂ ਹੋਏ ਸਨ, ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਜਿਸ ਵੇਲੇ ਨੰਦੇੜ ਸ਼ਹਿਰ ਵਿਖੇ ਪਹੁੰਚ ਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ ਗੱਦੀ ਦਾ ਤਖ਼ਤ ਦੇ ਕੇ ਜੋਤੀ ਜੋਤ ਸਮਾ ਗਏ ਸਨ। 13 ਸਿੰਘ ਵੈਰਾਗ ਅਵਸਥਾ ਵਿੱਚ ਇਹਨਾਂ ਦੇ ਕੋਲ ਪਹੁੰਚੇ ਸਨ, ਬੇਨਤੀ ਕੀਤੀ ਕਿ ਸਤਿਗੁਰੂ ਜੀ ਦੇ ਪਾਵਨ ਪਵਿੱਤਰ ਜਿਹੜੇ ਚਰਿੱਤਰ ਉਹ ਸੁਣਾਓ, ਸਰਵਣ ਦਰਸ਼ਨ ਕਰਾਓ। ਬੇਨਤੀ ਮੰਨਦਿਆਂ ਹੋਇਆਂ ਭਾਈ ਸਾਹਿਬ ਭਾਈ ਰਾਮ ਕੌਰ ਜੀ ਨੇ ਇਤਿਹਾਸ ਸੁਣਾਇਆ ਸੀ, ਅਤੇ ਸਿੰਘਾਂ ਨੇ ਕਵੀ ਜੀ ਕੋਲ ਬੇਨਤੀ ਕਰਦੀ ਵੀ ਜਿਸ ਭਾਈ ਸਾਹਿਬ ਭਾਈ ਰਾਮ ਕੌਰ ਜੀ ਨੇ ਸਤਿਗੁਰੂ ਜੀ ਦਾ ਇਤਿਹਾਸ ਸੁਣਾਇਆ, ਉਹ ਕਿਹੋ ਜਿਹੇ ਜੀਵਨ ਵਾਲੇ ਸਨ, ਕਿੰਨੀ ਕੁ ਉੱਚੀ ਅਵਸਥਾ ਦੇ ਮਾਲਕ ਸਨ। ਕਵੀ ਸੰਤੋਖ ਸਿੰਘ ਜੀ ਨੇ ਫਿਰ ਆਪਣੇ ਪੁਸਤਕ ਦੇ ਮੁੱਢ ਦੇ ਵਿੱਚ ਹੀ ਭਾਈ ਸਾਹਿਬ ਭਾਈ ਰਾਮ ਕੌਰ ਜੀ ਦਾ ਸੋਹਣਾ ਜੀਵਨ ਲਿਖਿਆ ਹੈ, ਜਿਹਨੂੰ ਆਪਾਂ ਕਈ ਰੋਜ਼ ਤੋਂ ਪੜ੍ਹ ਰਹੇ ਹਾਂ। ਕੱਲ੍ਹ ਜਿਵੇਂ ਅਨਾਇਤ ਖਾਂ ਲਾਹੌਰ ਦਾ ਸੂਬਾ ਆਪ ਜੀ ਨੂੰ ਲੈ ਕੇ ਚਲਿਆ ਗਿਆ ਸੀ, ਜਿਵੇਂ ਬੇਨਤੀਆਂ ਕਰਕੇ ਸਾਰਾ ਜਿਹੜਾ ਸਾਜੋ ਸਮਾਨ ਲੁੱਟਿਆ ਪੁੱਟਿਆ ਵਾਪਸ ਕਰਵਾਇਆ ਹੈ। ਰਾਵ ਭਾਈ ਸਾਹਿਬ ਘੋੜੇ ਉੱਪਰ ਹੀ ਚੜ੍ਹਦੇ ਸਨ, ਆਮ ਤਾਂ ਜਿੰਨੇ ਵੀ ਸਵਾਰੀ ਕਰਨ ਵਾਲੇ ਆ ਦੋ ਪਾਸੇ ਪੈਰ ਕਰਕੇ ਦੋ ਪਾਸੇ ਲੱਤਾਂ ਵਿੱਚ ਰਕਾਬਾਂ ਵਿੱਚ ਪਾ ਕੇ ਚੱਲਦੇ ਨੇ, ਪਰ ਭਾਈ ਸਾਹਿਬ ਦੀ ਸਵਾਰੀ ਕਰਨ ਦਾ ਢੰਗ ਬਾਕੀ ਲੋਕਾਂ ਨਾਲੋਂ ਨਿਰਾਲਾ ਹੀ ਸੀ। ਇੱਕ ਪਾਸੇ ਹੀ ਚਰਨ ਕਰਕੇ ਇਸ ਤਰ੍ਹਾਂ ਘੋੜੇ ਨੂੰ ਭਜਾ ਲੈਂਦੇ ਸਨ। ਭਾਈ ਰਾਮਾ ਜੀ ਨੂੰ ਪੁੱਛਿਆ ਐਸਾ ਕਿਉਂ ਕਰ ਰਹੇ, ਕਹਿੰਦੇ ਇਹਨਾਂ ਦਾ ਤਾਂ ਐਸੇ ਹੀ ਹੈ, ਐਂ ਕਰਦੇ ਕਦੇ ਕਦੇ ਦੋ ਪਾਸੇ ਕਰਦੇ ਹੈ, ਨਹੀਂ ਤਾਂ ਬਸ ਇੱਕ ਪਾਸੇ ਲੱਤਾਂ ਕਰਕੇ ਬਹਿ ਜਾਂਦੇ ਹੈ। ਜਿੰਨਾ ਮਰਜ਼ੀ ਘੋੜੇ ਨੂੰ ਭਜਾਉਣ ਕੋਈ ਫਰਕ ਨਹੀਂ ਪੈਂਦਾ ਹੈ। ਫਿਰ ਮਨ ਵਿੱਚ ਇਹਦੇ ਸ਼ੰਕਾ ਹੀ ਹੋ ਗਈ ਸੀ ਵੀ ਸ਼ਾਇਦ ਵੀ ਇਹ ਘੋੜਾ ਹੀ ਉਹ ਭਜਾਇਆ ਹੋਵੇ ਇਹਨਾਂ ਦਾ। ਫਿਰ ਕੋਈ ਚੁਸਤ ਚਲਾਕ ਜੀ ਬਹੁਤੀ ਅੜੀਅਲ ਜੀ ਘੋੜੀ ਦੇ ਉੱਤੇ ਵੇਲੇ ਵਿੱਚ ਖੜੋਤੀ ਸੀ, ਉਹਦੇ ਦੁਆਰਾ ਫਿਰ ਪਰਖ ਕਰਨੀ ਚਾਹੇ। ਇਸ ਤਰ੍ਹਾਂ ਪਹਿਲਾਂ ਤਾਂ ਉਹ ਸਾਰੇ ਲਾਹੌਰ ਸ਼ਹਿਰ ਵਿੱਚ ਇਹਨੂੰ ਫੇਰਿਆ, ਮਨ ਅਨੁਸਾਰ ਚੱਲ ਰਹੇ ਹੈ। ਫਿਰ ਆਪਣੇ ਮਕਾਨ ਜਿੱਥੇ ਬਣਾਏ ਸੀ ਉੱਥੇ ਲੈ ਆਏ ਨੈਤ ਖਾਂ, ਉੱਚੇ ਚਵਾਰੇ 'ਤੇ ਚੜ ਗਏ, ਸਾਰਾ ਘਰ ਕਾਰ ਸ਼ਹਿਰ ਦਿਖਾਉਣ ਲੱਗ ਪਿਆ। ਭਾਈ ਸਾਹਿਬ ਨੇ ਸੁੱਤੇ ਸਿੱਧੀ ਬਚਨ ਕੱਢ ਦਿੱਤਾ, ਕਹਿੰਦੇ ਵੀ ਜਿਹੜਾ ਸਾਡੇ ਘਰ ਦਾ ਤਥਾ ਅਰਦਾਸ ਕੇ ਨਗਰ ਦਾ ਸਾਜੋ ਸਮਾਨ ਲਾਹੌਰ ਦੇ ਲੋਕਾਂ ਨੇ ਲੁੱਟਿਆ ਪੁੱਟਿਆ ਸੀ ਮੂਰਖਾਂ ਨੇ, ਉਹ ਤਾਂ ਤੂੰ ਵੀ ਮੁੜਵਾ ਤਾ। ਜਦੋਂ ਕੋਈ ਸਮਾਂ ਆਇਆ ਵੀ ਲਾਹੌਰ ਲੁੱਟਿਆ ਪੁੱਟਿਆ ਗਿਆ, ਉਜਾੜਿਆ ਗਿਆ, ਇਹਨਾਂ ਦਾ ਕੌਣ ਸਾਜੋ ਸਮਾਨ ਵਾਪਸ ਕਰਾਏਗਾ? ਇਹਨੂੰ ਕਿਹਾ ਮਹਾਰਾਜ ਵਰ ਦਿੰਦੇ ਕੋਈ ਸ਼ਰਾਪ, ਇਹਨਾਂ ਨੇ ਇਹ ਸਤੀ ਸੋਦੇ ਸਿੱਧ ਪੁੱਛਦੇ ਹੈ ਵੀ ਤੂੰ ਤਾਂ ਸਾਡਾ ਬਣਵਾ ਦਿੱਤਾ ਵਾਪਸ ਕਰਵਾ, ਇਹਨਾਂ ਦਾ ਕੌਣ ਕਰਾਏਗਾ? ਪਰ ਇਹਨਾਂ ਦਾ ਨਹੀਂ ਕਿਸੇ ਨੇ ਕਰਾਉਣਾ ਹੈ। ਉਹ ਸੀ ਵੀ ਜਿਵੇਂ ਗੁਰੂ ਘਰ ਦਾ ਸਾਜੋ ਸਮਾਨ ਲੁੱਟਿਆ ਪੁੱਟਿਆ, ਇਹਨਾਂ ਦਾ ਵੀ ਫਿਰ ਇੱਕ ਦਿਨ ਆ ਜਾਣਾ ਹੈ। ਇਹ ਫਲ ਇਹਨਾਂ ਨੂੰ ਬਣਿਆ, ਇਹ ਕਰਕਰੇ ਸਵੈ ਕਿਰਪਾਏ, ਇਹ ਸਿੰਘ ਉਜਾੜ ਦੇਣਗੇ ਤੁਹਾਡਾ ਲੋ, ਉਹ ਲੁੱਟ ਪੁੱਟ ਲਿਜਾਣਗੇ ਖਾਲਸੇ, ਕੀਤੀ ਦਾ ਫਲ ਮਿਲ ਜਾਏਗਾ। ਫਿਰ ਜਦੋਂ ਘੋੜੀ ਉੱਪਰ ਚੜ ਕੇ ਤੇ ਆਪਣੇ ਨਗਰ ਵੱਲ ਨੂੰ ਜਾਣ ਲੱਗੇ, ਨੌਕਰ ਚਾਕਰ ਭੇਜੇ ਵੀ ਤੁਸੀਂ ਪ੍ਰੀਖਿਆ ਕਰਨੀ ਵੀ ਕਿਤੇ ਰਸਤੇ ਵਿੱਚ ਤਾਂ ਨਹੀਂ ਡਿੱਗ ਡੁੱਗ ਪੈਂਦੇ। ਡਿੱਗਣਾ ਡੁੱਗਣਾ ਕੀ ਹੈ? ਜਿਹੜੇ ਕੋਈ ਐਸੇ ਸਤਪੁਰਸ਼ ਦੇ ਆਤਮਕ ਬਲੀ ਹੁੰਦੇ, ਉਹਨਾਂ ਨੂੰ ਕੌਣ ਇਸ ਤਰ੍ਹਾਂ ਇਹ ਕਰਕਰਾ ਸਕਦਾ ਹੈ? ਮਤਲਬ ਸਰਵ ਕਲਾ ਸਮਰੱਥ ਦੇ ਵੀ ਉਹ ਡੁੱਡ ਕੇ ਜਿੱਥੇ ਮਰਜ਼ੀ ਚਲੇ ਚਲੇ ਜਾਣ। ਮਾਤਾ ਗੁਜਰੀ ਜੀ ਨੇ ਸੁਖਮਨੀ ਸਾਹਿਬ ਜੀ ਦਾ ਪਾਠ ਕਰਦੇ ਵੀ ਜੀਵਨ ਮੁਕਤ ਪੁਰਸ਼ਾਂ ਦੀ ਅਵਸਥਾ ਦੀ ਬਾਣੀ ਪੜ੍ਹੀ ਹੈ। ਐਸਾ ਮਾਨ ਤੈਸਾ ਮਾਨ, ਤੈਸਾ ਰੰਗ ਤੈਸਾ ਰਾਜਾਨ, ਜਾਂ ਬ੍ਰਹਮ ਗਿਆਨੀ ਦੀ ਅਸ਼ਟਪਦੀ ਸੁਣ ਕੇ ਕਹਿੰਦੇ ਮਹਾਰਾਜ ਵੀ ਇਸ ਸਮੇਂ ਕੋਈ ਐਸਾ ਹੈ ਇਸ ਅਵਸਥਾ ਦਾ ਮਾਲਕ? ਅਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਮਾਤਾ ਨੂੰ ਕਿਹਾ ਵੀ ਕੱਲ੍ਹ ਨੂੰ ਪ੍ਰਸ਼ਾਦਾ ਤਿਆਰ ਕਰੋ, ਬ੍ਰਹਮ ਗਿਆਨੀ ਆ ਕੇ ਛਕਣਗੇ। ਫਿਰ ਇਹਦੇ ਭਾਈ ਰਾਮ ਕੌਰ ਜੀ ਨੂੰ ਇਸ਼ਾਰਾ ਕਰਤਾ ਵੀ ਤੁਸੀਂ ਹੁਣ ਆ ਕੇ ਛਕਣਾ ਇੱਥੇ, ਇਹਨਾਂ 'ਤੇ ਕਿਰਪਾ ਸੀ, ਉੱਥੇ ਬੈਠੇ ਹੀ ਪਤਾ ਚੱਲ ਗਿਆ ਵੀ ਮਹਾਰਾਜ ਨੇ ਛਕਿਆ। ਫਿਰ ਘੋੜੀ 'ਤੇ ਚੜ੍ਹ ਕੇ ਜੋ ਇਹ ਨੈਤ ਖਾਂ ਨੇ ਦਿੱਤੀ ਸੀ ਇਹਦੇ 'ਤੇ ਚੜ੍ਹ ਕੇ ਆਏ ਸੀ। ਫਿਰ ਦੇਖਿਆ ਵੀ ਉੱਧਰ ਪ੍ਰਸ਼ਾਦਾ ਤਿਆਰ ਹੋ ਗਿਆ, ਮਾਤਾ ਜੀ ਗੁਰੂ ਮਹਾਰਾਜ ਕੋਲ ਚਲੇ ਗਏ। ਮਹਾਰਾਜ ਉਹ ਤਾਂ ਆਏ ਨਹੀਂ ਬ੍ਰਹਮ ਗਿਆਨੀ, ਤੁਸੀਂ ਕਹਿੰਦੇ ਸੀ ਤਿਆਰ ਕਰੋ ਆ ਜਾਣਗੇ। ਮਹਾਰਾਜ ਕਹਿੰਦੇ ਬਸ ਆ ਗਏ। ਇੰਨਾ ਕਹਿਣ ਦੀ ਦੇਖ ਸੀ ਭਾਈ ਸਾਹਿਬ ਨੇ ਦੇਖਿਆ ਵੀ ਹੁਣ ਤਾਂ ਥੋੜ੍ਹੀ ਜਿਹੀ ਤਾਕਤ ਦੀ ਵਰਤੋਂ ਕਰਨੀ ਪਊਗੀ, ਘੋੜੀ ਰਾਹੀਂ ਤਾਂ ਨਹੀਂ ਹੁਣ ਪੁੱਜਿਆ ਜਾਂਦਾ, ਬਸ ਹੋਰ ਨਹੀਂ ਕੀਤਾ, ਨਹੀਂ ਆ ਗਏ ਅਨੰਦਪੁਰ। ਆ ਮੱਥਾ ਟੇਕਿਆ, ਮਹਾਰਾਜ ਕਹਿੰਦੇ ਵੀ ਘਰੇ ਮਾਤਾ ਜੀ ਚੇਤੇ ਕਰ ਰਹੇ, ਪਹਿਲਾਂ ਪ੍ਰਸ਼ਾਦ ਛਕ ਲਓ, ਫਿਰ ਬਚਨ ਬਿਲਾਸ ਬਾਅਦ ਵਿੱਚ ਕਰਾਂਗੇ। ਭੋਜਨ ਪ੍ਰਸ਼ਾਦਾ ਛਕਦਿਆਂ ਮਾਤਾ ਜੀ ਨੇ ਪੁੱਛ ਲਿਆ ਵੀ ਕਿਤੇ ਨੇੜੇ ਤੇੜੇ ਹੋਣੇ ਭਾਈ ਸਾਹਿਬ ਤੁਸੀਂ? ਅਤੇ ਹੁਣੇ ਮੈਂ ਸਤਿਗੁਰਾਂ ਕੋਲ ਗਈ ਸੀ, ਮਹਾਰਾਜ ਕਹਿੰਦੇ ਬਸ ਆਏ। ਉਹ ਦੋ ਚਾਰ ਵਾਰੀ ਪੁੱਛਿਆ, ਉਸ ਵੇਲੇ ਭਾਈ ਸਾਹਿਬ ਨੇ ਆਪਣੇ ਆਪ ਨੂੰ ਗੋਤ ਰੱਖਣ ਵਾਸਤੇ ਕਹਿੰਦੇ ਮਾਤਾ ਜੀ ਜਿੱਥੇ ਸਤਿਗੁਰੂ ਰੱਖਦੇ ਉੱਥੇ ਰਹਿ ਪੈਂਦੇ, ਜਿੱਥੇ ਸਾਨੂੰ ਲੈ ਜਾਂਦੇ ਉੱਥੇ ਚਲੇ ਜਾਂਦੇ, ਅਸੀਂ ਤਾਂ ਕਾਸ਼ ਦੀਆਂ ਪੂਤਲੀਆਂ ਵਰਗੇ ਹਾਂ, ਇਹ ਮਹਾਰਾਜ ਦੀ ਮੌਜ ਹੈ। ਕਹਿੰਦੇ ਨਹੀਂ, ਫਿਰ ਵੀ ਨੇੜੇ ਤੇੜੇ ਹੋਣੇ, ਤੁਸੀਂ ਛੇਤੀ ਆ ਗਏ। ਉਸ ਵੇਲੇ ਫਿਰ ਭਾਈ ਸਾਹਿਬ ਕਹਿਣ ਲੱਗੇ ਹੁਣ ਤੂੰ ਗੁਰੂ ਕੀ ਮਾਤਾ ਹੈ, ਦੱਸਣ ਵਾਲੀ ਗੱਲ ਤਾਂ ਹੈ ਨਹੀਂ ਸੀ, ਤੈਨੂੰ ਦੱਸਦੇ ਹਾਂ। ਵੀ ਸਵੇਰੇ ਦੇ ਅਸੀਂ ਰਵਿਦਾਸ ਕੇ ਨਗਰ ਤੋਂ ਚੱਲੇ ਹਾਂ, ਰਸਤਾ ਬੜਾ ਤਕੜਾ ਹੈ ਅਤੇ ਤੁਸੀਂ ਪ੍ਰਸ਼ਾਦਾ ਪਾਣੀ ਬਣਾ ਕੇ ਮਹਾਰਾਜ ਕੋਲ ਚਲੇ ਗਏ, ਅਜੇ ਵੀ ਅਸੀਂ ਕਾਫੀ ਦੂਰ ਸੀ। ਇਹ ਮਹਾਰਾਜ ਨੇ ਬਚਨ ਕਹਿਤਾ ਵੀ ਆ ਗਏ, ਇਸ ਕਰਕੇ ਫਿਰ ਮਹਾਰਾਜ ਨੇ ਕਲਾ ਵਰਤਾਤੀ ਅਸੀਂ ਆ ਗਏ। ਇਹ ਤਾਂ ਬਹੁਤ ਦੂਰ ਸੀ, ਇਹ ਮਾਤਾ ਜੀ ਸਾਡੇ ਬਸ ਦੀ ਗੱਲ ਨਹੀਂ, ਜਿੱਥੇ ਸਤਿਗੁਰੂ ਰੱਖਦੇ ਉੱਥੇ ਅਸੀਂ ਰਹਿੰਦੇ, ਜਿੱਥੇ ਲਿਜਾਂਦੇ ਉੱਥੇ ਚਲੇ ਜਾਂਦੇ, ਇਹ ਸਭ ਉਹਨਾਂ ਦੀ ਕਲਾ। ਇਸ ਤਰ੍ਹਾਂ ਦੇ ਪ੍ਰਸੰਗ ਵੀ ਇਹ ਭਾਈ ਸਾਹਿਬ ਭਾਈ ਰਾਮ ਕੌਰ ਜੀ ਦੇ ਅੱਗੇ ਜਾ ਕੇ ਆ ਜਾਣੇ ਹਨ। ਕੁਝ ਅਨਾਇਤ ਖਾਨ ਸੂਬੇ ਦਾ ਪ੍ਰਸੰਗ ਵੀ ਇਹਨੇ ਪਰਖ ਕਰਨ ਲਈ ਭੇਜੇ ਸੀ ਸਿਪਾਹੀ, ਅਤੇ ਇੱਧਰ ਹੁਣ ਭਾਈ ਸਾਹਿਬ ਅੰਤਰਜਾਮੀ ਸੀ, ਇਹ ਨੌਕਰ ਚਾਕਰ ਜੇ ਪਿੱਛੇ ਸਭ ਜਿਹੜਾ ਕਰ ਰਹੇ ਆ, ਸਾਨੂੰ ਵੇਖਦੇ ਆ ਵੀ ਡਿੱਗਦੇ ਕਿ ਨਹੀਂ ਹੈ, ਡਿੱਗਣਾ ਡਿਗਾਉਣਾ ਕੀ ਆ ਦਿਖਾਉਣ ਵਾਸਤੇ। ਫਿਰ ਘੋੜੀ ਨੂੰ ਦੜਾਤਾ ਪੂਰਾ, ਹਵਾ ਹੀ ਬਣ ਗਈ, ਹਵਾ ਨੂੰ ਵੀ ਪਿੱਛੇ ਛੱਡ ਕੇ ਮਿੱਟਾ ਘੱਟੇ ਉੱਡਦਾ, ਘੋੜੀ ਨਹੀਂ ਦੀ ਰਹੀ ਹੈ। ਬੜੀ ਦੂਰ ਜਾ ਕੇ ਫਿਰ ਖੜੀ ਕਰ ਲਈ, ਫਿਰ ਉਹਨਾਂ ਦੀ ਤਸੱਲੀ ਹੋ ਗਈ ਵੀ ਹਾਂ ਇਹ ਤਾਂ ਮੌਜ ਦੇ ਮਾਲਕ ਹੀ ਹੈ। ਬਾਦਸ਼ਾਹ ਇਹ ਸੂਬੇ ਨੂੰ ਦੱਸਿਆ ਵੀ ਉਹ ਤਾਂ ਘੋੜੀ ਪਹੁੰਚਾਤੀ, ਹਵਾ ਬਣਾਤੀ ਸੀ, ਮਿੱਟੀ ਘੱਟਾ ਹੀ ਉੱਡਦਾ ਸੀ, ਰਿਗੜਾ ਡੁਗੜਾ ਦਾ ਕਿਹੜਾ ਹੈ। ਫਿਰ ਹੋਰ ਉਹਦੀ ਸ਼ਰਧਾ ਵੱਧ ਗਈ ਹੈ। ਇਸ ਤਰ੍ਹਾਂ ਭਾਈ ਸਾਹਿਬ ਭਾਈ ਰਾਮ ਕੌਰ ਜੀ ਮਹਾਨ ਹੋਏ, ਉਹਨਾਂ ਦੀ ਕਥਾ ਕੱਲ੍ਹ ਆਪਾਂ ਕੁਝ ਸੁਣੀ ਸੀ, ਬਾਕੀ ਰਹਿੰਦੀ ਜਿਵੇਂ ਮਹਾਰਾਜ ਦੇ ਇਹਨਾਂ ਨੂੰ ਬਰਰੂ ਬਚਨ ਹੋਏ ਸੀ, ਫਿਰ ਹਮੇਸ਼ਾ ਦਰਸ਼ਨ ਦੇ ਸਾਰ ਸਾਡੇ ਤੁਹਾਨੂੰ ਹੋਇਆ ਕਰਨਗੇ। ਉਹ ਪ੍ਰਸੰਗ ਆਉਂਦਾ ਸੁਣੀਏ, ਮਨ ਚਿਤ ਲਾ ਕੇ ਰਾਮ ਕੋਇਰ ਇਸ ਭਾਂਤ ਪਾ। ਕਵੀ ਸੰਤੋਖ ਸਿੰਘ ਜੀ ਆਪਣੇ ਸਰੋਤਿਆਂ ਨੂੰ ਕਥਾ ਸੁਣਾਉਂਦੇ ਕਹਿੰਦੇ ਵੀ ਇਸ ਤਰ੍ਹਾਂ ਦਾ ਭਾਈ ਰਾਮ ਕੌਰ ਸਾਹਿਬ ਜੀ ਹੋਇਆ, ਢਿੱਗ ਦਸਵੇਂ ਪਾਤਸ਼ਾਹ, ਦਸਵੇਂ ਪਾਤਸ਼ਾਹ ਸਤਿਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪਾਸ। ਬਹੁਤ ਬਾਰਤਾ ਤਬ ਕਰੀ, ਤਦੋਂ ਕਹਿੰਦੇ ਉਹ ਭਾਈ ਸਾਹਿਬ ਭਾਈ ਰਾਮ ਕੌਰ ਜੀ ਨੇ ਬਹੁਤ ਤਰ੍ਹਾਂ ਦੀ ਜਿਹੜੀ ਕਥਾ ਵਾਰਤਾ ਕੀਤੀ, ਆਗਾ ਸੁਣੀਏ ਤਾਂ ਉਹਨੇ ਮਹਾਰਾਜ ਦੀ ਕਥਾ ਵਾਰਤਾ ਕੀਤੀ, ਉਹ ਵੀ ਅੱਗੇ ਸੁਣ ਲਈਏ। ਚੌਪਈ ਇਸ ਕੀ ਕਹੀ ਕਿਤਕ ਗੁਰ ਕਥਾ। ਇਸ ਭਾਈ ਰਾਮ ਕੌਰ ਜੀ ਦੀ ਜਿਹੜੀ ਕਹੀ ਹੋਈ ਕਥਾ ਹੈ ਨਾ, ਉਹ ਵੀ ਮੈਂ ਕਹਾਂਗਾ। ਸਰਬ ਸੁਣਾਵਾ ਮਮ ਮਤ ਜਥਾ, ਇਸ ਤਰ੍ਹਾਂ ਦੀ ਮੇਰੀ ਮਤ ਬਦ ਹੈ, ਉਸੇ ਤਰ੍ਹਾਂ ਮੈਂ ਸੁਣਾਵਾਂਗਾ ਤੁਹਾਨੂੰ। ਮੰਨੀ ਸਿੰਘ ਭਏ ਬੁੱਧਵਾਨ, ਇਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਸਮੇਂ ਦੇ ਵਿੱਚ ਹੀ ਭਾਈ ਮਨੀ ਸਿੰਘ ਜੀ ਵੀ ਚੰਗੇ ਬੁੱਧੀਵਾਨ ਹੋਏ। ਤਿਨਹੋ ਬਿਰਤੰਤ ਜੋ ਕੀਨ ਬਖਾਨ, ਉਹਨਾਂ ਨੇ ਜਿਹੜਾ ਕਹਿੰਦੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਅਤੇ ਹੋਰ ਸਿੱਖਾਂ ਦਾ ਜਿਹੜਾ ਪ੍ਰਸੰਗ ਕਥਨ ਕੀਤਾ ਹੈ, ਉਹ ਭਾਈ ਮਨੀ ਸਿੰਘ ਵਾਲੀ ਜਨਮ ਸਾਖੀ ਹੈ, ਜਿਹਦੇ ਵਿੱਚ ਭਾਈ ਗੁਰਦਾਸ ਦੀਆਂ 12 ਦਾ ਟੀਕਾ ਹੈ, ਸਿੱਖਾਂ ਦੇ ਪ੍ਰਸੰਗ ਕਹੇ ਨੇ, ਸਾਖੀਆਂ ਲਿਖੀਆਂ। ਇਸੇ ਤਰ੍ਹਾਂ ਜੋ ਗੁਰਬਿਲਾਸ ਪਾਤਸ਼ਾਹੀ ਛੇਵੀਂ ਹੈ, ਉਹ ਭਾਈ ਮਨੀ ਸਿੰਘ ਜੀ ਨੇ ਰਚੀ ਹੈ। ਕਹਿੰਦੇ ਕੋਈ ਕਹਿੰਦਾ ਉਹਦੇ ਵਿਦਿਆਰਥੀ ਨੇ ਰਚਿਆ, ਤਾਂ ਉਹ ਵਿਚਾਰੇ ਇਸ ਤਰ੍ਹਾਂ ਕਹਿੰਦੇ ਜਿਹੜਾ ਇਹ ਭਾਈ ਮਨੀ ਸਿੰਘ ਜੀ ਨੇ ਉਹ ਸਾਖੀਆਂ ਲਿਖੀਆਂ ਹਨ। ਇਸ ਸ਼ੁਭ ਗ੍ਰੰਥ ਵਿਖੇ ਮੈਂ ਕਹਾਂ, ਇਹ ਜਿਹੜਾ ਭਾਈ ਮਨੀ ਸਿੰਘ ਜੀ ਨੇ ਗ੍ਰੰਥ ਲਿਖਿਆ ਨਾ ਸਾਖੀਆਂ ਵਾਲਾ, ਉਹਦੇ ਵਿੱਚੋਂ ਵੀ ਮੈਂ ਕੁਝ ਕਹਾਂਗਾ। ਸ੍ਰੀ ਗੁਰ ਸੁਜਾਸ ਜਹਾਂ ਤੇ ਲਾਹੋਂ, ਸਵਾਏ ਮਾਨ ਗੁਰੂ ਮਹਾਰਾਜ ਦਾ ਸ੍ਰੇਸ਼ਟ ਦੱਸ, ਜਿੱਥੋਂ ਵੀ ਮੈਂ ਲਾਹੋਂ ਕੀ ਵੇਖਾਂਗਾ ਜਾਂ ਜਾਣਾ ਤਾਂ ਜਾਣਾਗਾ। ਤਹਿਤੇ ਕਰੋ ਬਟੋਰਨ ਸਾਰੇ, ਉੱਥੋਂ ਸਾਰੇ ਪੁਸਤਕਾਂ ਤੋਂ ਮੈਂ ਇਕੱਠਾ ਕਰਾਂਗਾ। ਕਿਤਕ ਸੁਣੀ ਸਿੱਖਨ ਮੁਖ ਦੁਆਰੇ, ਗੁਰੂ ਜਿਹੜੀ ਕਥਾ ਵਾਰਤਾ ਹੈ, ਜਿਹੜੇ ਗੁਰੂ ਕੇ ਸਿੱਖ ਹੈ ਉਹਨਾਂ ਦੇ ਮੁਖ ਦੁਆਰਾ ਵੀ ਮੈਂ ਸੁਣੀ, ਉਹ ਵੀ ਆਖਾਂਗਾ। ਸੋ ਸਭ ਇਸ ਮੈਂ ਲਿਖਾਂ ਬਣਾਈ, ਇਸ ਰੁੱਤਾ ਜਦੋਂ ਉਹ ਜਿਹੜੀਆਂ ਸਾਰੀਆਂ ਸਿੰਘਾਂ ਦੇ ਮੁੱਖਾਂ ਦੁਆਰਾ ਸੁਣੀਆਂ, ਉਹ ਸਾਖੀਆਂ ਉਹ ਇਤਿਹਾਸ ਵੀ ਇਸ ਗ੍ਰੰਥ ਵਿੱਚ ਮੈਂ ਬਣਾ ਸਵਾਰ ਕੇ ਦਿਖਾਂਗਾ। ਛੰਦ ਬੰਦ ਕਰ ਸੁੰਦਰਤਾਈ, ਛੰਦਾਂ ਵਿੱਚ ਬੰਨ ਕਰਕੇ ਐਰ ਛੰਦਾਂ ਵਿੱਚ ਗੁੰਥਨ ਕਰਕੇ ਬੜੇ ਸੁੰਦਰ ਢੰਗ ਨਾਲ। ਕਿਤ ਕਿਤ ਅਪਰ ਥਾਰ ਥਾਨ ਗੁਰ ਕਥਾ, ਇਸੇ ਤਰ੍ਹਾਂ ਕਿਤੇ ਕਿਤੇ ਹੋਰ ਥਾਵਾਂ ਵਿੱਚ ਵੀ ਗੁਰੂ ਕੀ ਕਥਾ ਹੈ, ਜਿਵੇਂ ਉਹ ਸਫ਼ਰ ਦੀਆਂ ਸਾਖੀਆਂ ਹਨ, ਗੁਰੂ ਕਾਸ਼ੀ ਦਮਦਮਾ ਸਾਹਿਬ ਪਈਆਂ, ਉਹਨਾਂ ਵਿੱਚ ਵੀ ਇਹ ਕੁਝ ਇਤਿਹਾਸ ਹੈਗਾ ਹੈ। ਸੋ ਮੈਂ ਰਚੋ ਦੇਖ ਹਾਂ ਜਥਾ, ਉਹ ਵੀ ਜਿਸ ਤਰ੍ਹਾਂ ਮੈਂ ਦੇਖਾਂਗਾ ਉਹ ਸਫ਼ਰ ਦੀਆਂ ਸਾਖੀਆਂ ਵਿੱਚ, ਉਹ ਵੀ ਮੈਂ ਰਚਾਂਗਾ, ਉਹ ਵੀ ਕਵਿਤਾ ਵਿੱਚ ਮੈਂ ਇਤਿਹਾਸ ਬਣਾਵਾਂਗਾ। ਸ੍ਰੀ ਗੁਰ ਕੋ ਇਤਿਹਾਸ ਜਗਤ ਮਹਿ, ਕਿਉਂਕਿ ਸਰੋਤਾ ਜਨੋ ਸਤਿਗੁਰੂ ਸਾਹਿਬ ਜੀ ਦਾ ਜਿਹੜਾ ਇਤਿਹਾਸ ਹੈ ਉਹ ਸੰਸਾਰ ਦੇ ਵਿੱਚ ਰਲ ਮਿਲ ਰਹੇ ਹੋ ਏਕ ਥਲ ਸਭ ਨਹਿ, ਇਹਦੇ ਰਲ ਮਿਲ ਰਿਹਾ ਹੈ ਕੋਈ ਕਿਤੇ ਹੈ ਕੋਈ ਕਿਤੇ ਹੈ, ਕਿਉਂਕਿ ਗੁਰੂ ਮਹਾਰਾਜ ਬਹੁਤ ਥਾਵਾਂ ਵਿੱਚ ਗਏ ਹੈ, ਇਸ ਕਰਕੇ ਇੱਕ ਥਾਂ ਤਾਂ ਹੈ ਨਹੀਂ ਹੈ। ਜਿਮ ਸਿਕਤਾ ਸੁਣ ਕੇ ਜਿਹੜੀਆਂ ਸੋਨੇ ਦੀਆਂ ਉਹ ਘੜੀਆਂ ਜਿਹੀਆਂ ਹੁੰਦਾ ਹੈ ਉਹਨਾਂ ਨੂੰ ਕਹਿੰਦੇ ਉਹ ਚੰਗੀ ਤਰ੍ਹਾਂ ਡਾਵਲਾ ਕਰ ਲੈਂਦਾ, ਨਿਆਰੀਆਂ ਕਰ ਲੈਂਦਾ, ਵੱਖਰੀਆਂ ਕੱਢ ਲੈਂਦਾ ਹੈ। ਜਿਹੜਾ ਕੋਈ ਉਹ ਸੋਨੇ ਦੀਆਂ ਕਣੀਆਂ ਜਿਹੀਆਂ ਚੁਣਨ ਵਾਲਾ ਹੋਵੇ, ਵੱਖਰੀਆਂ ਕੱਢਣ ਵਾਲਾ ਹੋਵੇ, ਉਹਨੂੰ ਵੀ ਡਾਵਲਾ ਕਹਿ ਦਿੰਦੇ ਹੈ। ਡਾਵਲਾ ਦਾ ਅਰਥ ਹੀ ਨਿਆਰੀਆਂ ਕਰਨੀਆਂ, ਵੱਖਰੀਆਂ ਕਰਨੀਆਂ। ਜਿਵੇਂ ਕਹਿੰਦੇ ਸਿਆਣਾ ਸਲਵਾਰ, ਉਹ ਸਵਾਹ ਦੇ ਵਿੱਚ ਜਿਹੜੀ ਕੋ ਸੋਨਾ ਜਿਹਾ ਰਲਿਆ ਹੁੰਦਾ ਹੈ, ਹੁਣ ਚੁਣ ਚੁਣ ਕੇ ਉਹਨੂੰ ਕਹਿੰਦੇ ਚੰਗੀ ਤਰ੍ਹਾਂ ਡਾਵਲਾ ਕਰ ਲੈਂਦਾ, ਵੱਖਰੀਆਂ ਨਿਆਰੀਆਂ ਕਰ ਲੈਂਦਾ ਉਹ ਕਣੀਆਂ ਨੂੰ। ਤਥਾ ਜਗਤ ਤੇ ਮੈਂ ਚੁਣ ਲਿਓ, ਇਸੇ ਤਰ੍ਹਾਂ ਸਤਿਗੁਰੂ ਸਾਹਿਬ ਜੀ ਦਾ ਜਿਹੜਾ ਇਤਿਹਾਸ ਹੈ ਸੋਨੇ ਵਰਗਾ ਹੈ, ਸੰਸਾਰ ਦੇ ਵਿੱਚ ਕਹਿੰਦੇ ਖਿਲ ਰਿਹਾ ਪਿਆ, ਮੈਂ ਵੀ ਇਹਨੂੰ ਇਕੱਠਾ ਕਰ ਲਾਂਗਾ। ਕਥਾ ਸਮਤ ਸਤ ਐਸੋ ਲਿਖ ਕਰ ਦਿਓ, ਲਿਖ ਕਰ ਦਿਓ ਸਾਰੀ ਜਿਹੜੀ ਕਥਾ ਮੈਂ ਇੱਥੇ ਕਹਿੰਦੇ ਉਹ ਪੂਰੀ ਲਿਖ ਦਿਆਂਗਾ। ਬਾਣੀ ਸਫਲ ਕਰਨ ਕੇ ਕਾਰਨ, ਆਪਣੀ ਜਿਹੜੀ ਬਾਣੀ ਕਵਿਤਾ ਹੈ ਜਾਂ ਆਪਣੀ ਜਿਹੜੀ ਜਵਾਨ ਇਹਨੂੰ ਸਫਲ ਕਰਨ ਵਾਸਤੇ, ਕਰ ਹਾਂ ਸਤਿਗੁਰ ਸੁਜਸ ਸਰੋਤਾ ਜਨਾ ਸਤਿਗੁਰੂ ਦਾ ਸ੍ਰੇਸ਼ਟ ਜਸ ਮੈਂ ਉਚਾਰਨ ਕਰਾਂਗਾ। ਜਿਮ ਦੱਤ ਵਿਖੇ ਕ੍ਰਿਤ ਮਿਲ ਰਹਾ, ਜਿਵੇਂ ਕਹਿੰਦੇ ਦੁੱਧ ਦਹੀਂ ਦੇ ਵਿੱਚ ਜਿਹੜਾ ਘਿਓ ਹੈ ਮਿਲ ਰਹਿੰਦਾ ਹੈ, ਕਰਹਿ ਮਥਨ ਨੀਕੇ ਸੁਭ ਲਹਿ, ਜਿਹੜਾ ਵੀ ਉਹ ਦੁੱਧ ਦਹੀਂ ਨੂੰ ਰਿੜਕਦਾ ਹੈ ਉਹ ਚੰਗੀ ਤਰ੍ਹਾਂ ਉਹਦੇ ਵਿੱਚੋਂ ਜਿਹੜਾ ਸੋਹਣਾ ਮੱਖਣ ਘਿਓ ਲੈ ਲੈਂਦਾ ਹੈ। ਤਿਮ ਜਗ ਮਹਿ ਕਰ ਬਾਦ ਵਿਵਾਦੂ, ਇਸੇ ਤਰ੍ਹਾਂ ਸੰਸਾਰ ਦੇ ਵਿੱਚ ਕਹਿੰਦੇ ਜਿਹੜਾ ਕੋਈ ਗੁਰੂ ਕਾ ਇਤਿਹਾਸ ਦੁੱਧ ਹੀ ਵਰਗਾ ਹੈ, ਇਹਦਾ ਕਹਿੰਦੇ ਬਾਦ ਕਰਕੇ ਚੰਗੀ ਤਰ੍ਹਾਂ ਨਿਰਣਾ ਕਰਕੇ ਵਿਸਥਾਰ ਸਹਿਤ ਮੈਂ ਕਥਨ ਕਰਾਂ। ਅਤੇ ਇਸੇ ਤਰ੍ਹਾਂ ਕਹਿੰਦੇ ਜਿਹੜਾ ਕੋਈ ਵਿਵਾਦ ਹੈ ਦੂਜੇ ਵਿਰੋਧੀ ਲੋਕ ਉਹਨਾਂ ਨੇ ਕਿਹਾ ਮਹਾਰਾਜ ਦੇ ਸੰਬੰਧ ਵਿੱਚ ਕੋਈ ਐਸੇ ਉਲਟੇ ਪੁਲਟੇ ਲਫ਼ਜ਼ ਲਿਖੇ ਹੈ, ਅਤੇ ਹੁਣ ਵੀ ਆ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸੰਬੰਧ ਵਿੱਚ ਕਿ ਹਿੰਦੂ ਲੋਕ ਹੀ ਉਹ ਪੁੱਠਾ ਸਿੱਧਾ ਬੋਲੀ ਜਾਂਦੇ, ਇਸ ਤਰ੍ਹਾਂ ਕਹਿੰਦੇ ਉਹਨਾਂ ਦਾ ਵਿਸਥਾਰ ਸਿਰ ਚੰਗੀ ਤਰ੍ਹਾਂ ਖੰਡਨ ਕਰਕੇ ਮੈਂ ਲਿਖਾਂਗਾ। ਗੁਰ ਜਸ ਸੰਚਾ ਦੇ ਅਹਿਲਾਦੂ, ਜੋ ਬੜਾ ਆਨੰਦ ਖੁਸ਼ੀਆਂ ਦੇਣ ਵਾਲਾ ਗੁਰੂ ਕਾ ਜਸ ਹੈ ਉਹ ਮੈਂ ਚੁਣ ਚੁਣ ਕੇ ਇਕੱਠਾ ਕਰਾਂਗਾ। ਜਥਾ ਉਦਦ ਮਥ ਰਤਨ ਨਿਕਾਸੇ, ਇਸ ਤਰ੍ਹਾਂ ਕਹਿੰਦੇ ਇਸ ਜਿਹੜਾ ਖੀਰ ਸਮੁੰਦਰ ਹੈ ਉਹਨੂੰ ਰੇੜੇ ਕਰਕੇ 14 ਰਤਨ ਕੱਢੇ ਗਏ ਸਨ। ਵਹਿਰ ਭਏ ਜਗ ਮਹਿਦ ਪ੍ਰਕਾਸ਼ੇ, ਕਹਿੰਦੇ ਉਹ ਸੰਸਾਰ ਦੇ ਵਿੱਚ ਬੜੇ ਭਾਰੀ ਕਹਿੰਦੇ ਉਹ ਪ੍ਰਗਟ ਹੋਏ, ਇੱਕ ਸੁੰਦਰ ਤੋਂ ਬਾਹਰ ਹੋਏ ਸਨ, ਕੱਢੇ ਗਏ ਸਨ। ਤਿਮ ਸਤਿਗੁਰ ਕੋ ਸੁਜਸ ਨਿਕਾਸਾ, ਇਸ ਤਰ੍ਹਾਂ ਜਿਹੜਾ ਸੰਸਾਰ ਹੈ ਇਹ ਹੈ ਸਮੁੰਦਰ ਵਾਂਗ, ਇਹਦੇ ਵਿੱਚੋਂ ਮੈਂ ਚੁਣ ਚੁਣ ਕੇ ਸਤਿਗੁਰੂ ਦਾ ਸ੍ਰੇਸ਼ ਜਸ ਕੱਢ ਲਵਾਂਗਾ ਰਤਨਾਵਾਂ ਸਭ ਤੇ ਸੁਣ ਇੱਕ ਥਾਨ ਪ੍ਰਕਾਸ਼ਾਂ ਸਾਰੇ ਥਾਵਾਂ ਤੋਂ ਸੁਣ ਕੇ ਫਿਰ ਇੱਕ ਥਾਂ ਤੇ ਪ੍ਰਕਾਸ਼ ਕਰਾਂ ਇੱਕ ਥਾਂ ਲਿਖ ਦੇ ਵਾਂਗਾ ਪੂਰਬ ਮੈਂ ਸ੍ਰੀ ਨਾਨਕ ਕਥਾ ਹੈ ਸਰੋਤਾ ਜਦੋਂ ਸਭ ਤੋਂ ਪਹਿਲਾਂ ਜੋ ਗੁਰੂ ਨਾਨਕ ਸਾਹਿਬ ਜੀ ਦੀ ਕਥਾ ਹੈ ਛੰਦਨ ਵਿਖੇ ਰਚੀ ਮਤ ਜਥਾ ਤੁਸੀਂ ਜਾਣਦੇ ਹੋ ਸੁਣੀ ਹੈ ਛੰਦਾਂ ਦੇ ਵਿੱਚ ਮੈਂ ਰਚੀ ਹੈ ਬਣਾਈ ਜਿਸ ਤਰ੍ਹਾਂ ਮੇਰੀ ਅਕਲ ਬੁੱਧ ਹੈ ਸੀ ਰਹਿਓ ਚਹਿਤੋ ਗਰਨ ਬਿਰਤਾਂਤ ਗੁਰਨ ਬਿਰਤਾਂਤ ਇਸ ਤਰ੍ਹਾਂ ਵੀ ਬਾਕੀ ਸਤਿਗੁਰਾਂ ਦਾ ਜਿਹੜਾ ਬਰਤਾਂਤ ਹੈ ਪ੍ਰਸੰਗ ਹੈ ਉਹ ਚਾਹੁੰਦਾ ਰਿਹਾ ਵੀ ਇੱਕ ਥਾਂ ਮੈਨੂੰ ਸਾਰਾ ਸਤਿਗੁਰੂ ਦਾ ਪ੍ਰਸੰਗ ਮਿਲ ਜਾਏ ਨਹਿ ਪਾਇਓ ਤਿਸ ਤੇ ਪਸ਼ਚਾਤ ਕਹਿੰਦੇ ਜਦੋਂ ਮੈਂ ਨਾਨਕ ਪ੍ਰਕਾਸ਼ ਪੂਰਾ ਕਰ ਦਿੱਤਾ ਉਹਨੂੰ ਬਾਅਦ ਵਿੱਚ ਫਿਰ ਇਹ ਸਤਿਗੁਰੂ ਦਾ ਇਤਿਹਾਸ ਮੈਂ ਪਾ ਨਾ ਸਕਿਆ ਮੈਨੂੰ ਲੱਭਿਆ ਨਾ ਪਰਾ ਲਬਦ ਕਰ ਕਿਤ ਕਿਤ ਰਹੇ ਬਾਕੀ ਵੀ ਸਰੋਤਾ ਜਨੋ ਆਪਣੀ ਪਰਾ ਲਬਦ ਅਨੁਸਾਰ ਕਿਸਮ ਅਨੁਸਾਰ ਕਦੇ ਕਿਤੇ ਕਿਤੇ ਕਿਤੇ ਇੱਕ ਥਾਂ ਨੀ ਟਿਕੇ ਜਿਤ ਮੈਂ ਗੁਰ ਜਸ ਰਚਬੋ ਚਾਹੇ ਜਿਤ ਵਿੱਚ ਗੁਰੂ ਦਾ ਜਿਹੜਾ ਜਸ ਹੈ ਉਹ ਰਚਨ ਵਿੱਚ ਹੀ ਅਸੀਂ ਰਚਨਾ ਚਾਹੁੰਦੇ ਰਹੇ ਵੀ ਜੇ ਇਤਿਹਾਸ ਕਿਤੋਂ ਮਿਲ ਜਾਏ ਤੇ ਛੰਦਾਬੰਦੀ ਵਿੱਚ ਇਹਨੂੰ ਲਿਖ ਦਈਏ ਬਣਾ ਦਈਏ ਕਰਮ ਕਾਲ ਤੇ ਕੈਂਥਲ ਆਏ ਐਵੇਂ ਸਰੋਤਾ ਜਨੋ ਕੋਈ ਚੰਗਾ ਕਰਮ ਸੀ ਕੋਈ ਐਸਾ ਸਮਾਂ ਸੀ ਜਿਸ ਕਰਕੇ ਅਸੀਂ ਕੈਂਥਲ ਦੇ ਰਾਜੇ ਉਦੇ ਸਿੰਘ ਕੋਲੇ ਆ ਗਏ ਥਿਤ ਹੋਏ ਜਪ ਜੀ ਅਰਥ ਬਣਾਏ ਇਸ ਤਰ੍ਹਾਂ ਕਹਿੰਦੇ ਉਦੇ ਸਿੰਘ ਕੋਲ ਕੈਂਥਲ ਵਿੱਚੋਂ ਇਸਤਤ ਹੋ ਕੇ ਜਪ ਜੀ ਸਾਹਿਬ ਦੇ ਸੋਹਣੇ ਅਰਥ ਬਣਾਏ ਸੋਹਣਾ ਟੀਕਾ ਕੀਤਾ ਕਿਸੇ ਪੰਡਿਤ ਨੇ ਕਵੀ ਸਤੋਖ ਸਿੰਘ ਜੀ ਨੂੰ ਕਹਿੰਦਾ ਵੀ ਗੁਰੂ ਨਾਨਕ ਸਾਹਿਬ ਦੀ ਜਿਹੜੀ ਬਾਣੀ ਹੈ ਉਹਦੇ ਵਿੱਚ ਅਲੰਕਾਰ ਤਾਂ ਕੋਈ ਹੈ ਨਹੀਂ ਐਵੇਂ ਸਿੱਧੀ ਸਾਦੀ ਜੀ ਹੈ ਫਿਰ ਉਹਦਾ ਮਾਣ ਤੋੜਨ ਵਾਸਤੇ ਭਾਈ ਸਾਹਿਬ ਜੀ ਨੇ ਜਪਜੀਤ ਸਾਹਿਬ ਦਾ ਟੀਕਾ ਲਿਖਿਆ ਜਿਸ ਦਾ ਨਾਮ ਫਿਰ ਗਰਭਗੰਜ ਨਹੀਂ ਲਿਖਿਆ ਵੀ ਹੰਕਾਰ ਜਿਹੜਾ ਉਹ ਦੂਰ ਹੋ ਜਾਏ ਜਿੰਨੇ ਉਹਦੇ ਵਿੱਚ ਅਲੰਕਾਰ ਹੈ ਹੋਰ ਜਿਹੜੇ ਛੰਦ ਦੇ ਬਸ ਹਾਦੀ ਕਵੀ ਜੀ ਨੇ ਕੀਤੀ ਪਈ ਹੈ ਬੜੇ ਮੋਟੇ ਨੂੰ ਤਾਂ ਉਹਦਾ ਪਤਾ ਹੀ ਨਹੀਂ ਚੱਲਦਾ ਵੀ ਕਵੀ ਜੀ ਨੇ ਲਿਖਿਆ ਵੀ ਕੀ ਹੈ ਬਹੁਤ ਸੂਖਮ ਡੂੰਘਾਈ ਵਿੱਚ ਗਏ ਆ ਬਰੀਕੀ ਵਿੱਚ ਗਏ ਆ ਉਹ ਟੀਕੇ ਵਿੱਚ ਅਤੇ ਬਾਕੀ ਜਿਹੜੀ ਭਾਸ਼ਾ ਉਹ ਵੀ ਵਿਦਵਾਨਾਂ ਵਾਲੀ ਕਵੀ ਜੀ ਨੇ ਉੱਥੇ ਵਰਤੀ ਹੈ ਜਿਵੇਂ ਆ ਬਿਰਤੀ ਪ੍ਰਭਾਕਰ ਵਿੱਚ ਨਿਚਲ ਦਾਸ ਜੀ ਨੇ ਵਿਦਵਾਨਾਂ ਦੀ ਭਾਸ਼ਾ ਵਰਤੀ ਹੈ ਬਿਰਾ ਉਸਤਾਦ ਤੋਂ ਦੱਸਿਆ ਉਹਦੇ ਅਰਥਾਂ ਦਾ ਪਤਾ ਨਹੀਂ ਲੱਗਦਾ ਹੈ ਕਿਤੇ ਲਿਖਿਆ ਤਿਰੋ ਧਨ ਹੋ ਗਏ ਜੀ ਕਿਦੋਂ ਜਾਣਦਾ ਕੀ ਅਰਥ ਲੱਗਦਾ ਜੇ ਉਹਨੂੰ ਮਹੱਤਵ ਜੀ ਦਾ ਨਾਂ ਪੜੂਗਾ ਕਿਤੋਂ ਐਸਾ ਗੱਲ ਤਾਂ ਕੁਛ ਨਹੀਂ ਵੀ ਅਲੋਪ ਹੋ ਗਏ ਗੁਪਤ ਹੋ ਗਏ ਪਰ ਵਿਦਵਾਨਾਂ ਦੀ ਉਹ ਭਾਸ਼ਾ ਵੀ ਉਹ ਤਿਰੋਦਾਨ ਹੋ ਗਏ ਇਸ ਤਰ੍ਹਾਂ ਦੇ ਉਹ ਜਪਜੀ ਦੇ ਵੀ ਲਫ਼ਜ਼ ਭਾਈ ਸਾਹਿਬ ਨੇ ਲਿਖੇ ਆ ਜਿਹਦਾ ਛੇਤੀ ਛੇਤੀ ਸਮਝਾਇਆ ਤਾਂ ਉਹਦਾ ਪਤਾ ਨਹੀਂ ਚੱਲਦਾ ਵੀ ਇਹਦਾ ਕੀ ਆ ਆ ਜਿਹੜਾ ਲਫ਼ਜ਼ ਲਿਖਿਆ ਇਹਦਾ ਮਹਿਨਾ ਕੀ ਹੈ ਬਹੁਤ ਗੂੜਤਾ ਵਿੱਚ ਉਹ ਟੀਕਾ ਲਿਖਿਆ ਪੜ੍ਹਨ ਯੋਗ ਹੈ ਸੁਣ ਸੁਣ ਕੇ ਪੜ੍ਹ ਪੜ੍ਹ ਕੇ ਮਨੁੱਖ ਅਚਰਜੀ ਰਹਿ ਜਾਂਦਾ ਵੀ ਪਤਾ ਚੱਲ ਜਾਂਦਾ ਵੀ ਕਵੀ ਸੰਤੋਖ ਸਿੰਘ ਜੀ ਕਿੰਨੇ ਮਹਾਨ ਵਿਦਵਾਨ ਸਨ ਵੀ ਖਾਲਸਾ ਸਮਾਚਾਰ ਵਾਲਿਆਂ ਨੇ ਪਹਿਲਾਂ ਛਾਪਿਆ ਸੀ ਹੁਣ ਸ਼ਾਇਦ ਉਹ ਦਿੱਲੀ ਵਾਲੇ ਜਿਹੜੇ ਡਾਕਟਰ ਵੀਰ ਸਿੰਘ ਸਦਰ ਬਣੇ ਆ ਉਹਨਾਂ ਨੇ ਛਾਪਿਆ ਹੋਇਆ ਉੱਥੋਂ ਮੈਨੂੰ ਮਿਲ ਜਾਂਦਾ ਹੈ ਇਸ ਤਰ੍ਹਾਂ ਇਹ ਜਪਜੀ ਦੇ ਅਰਥ ਕਹਿੰਦੇ ਉੱਥੇ ਅਸੀਂ ਬੈਠ ਕੇ ਕੈਂਥਲ ਵਿੱਚ ਬਣਾਏ ਉਨ ਸੰਜੋਗ ਹੋਏ ਅਸ ਗਇਓ ਫਿਰ ਕਹਿੰਦੇ ਇਸ ਤਰ੍ਹਾਂ ਕਰਮਾਂ ਦਾ ਸੰਜੋਗ ਇਸ ਤਰ੍ਹਾਂ ਹੋ ਗਿਆ ਰਾਮ ਚਰਿਤ ਕੋ ਮਨ ਹੁਲਸਾਇਓ ਬੰਦੇ ਵਿੱਚ ਰਿਸ਼ਾ ਜਿਹਾ ਆਇਆ ਵੀ ਚਲੋ ਵਿਹਲੇ ਕਾਹਨੂੰ ਬਹਿਣਾ ਹੈ ਜਿਹੜਾ ਰਾਮ ਚੰਦਰ ਜੀ ਦੇ ਚਰਿੱਤਰ ਹੈ ਉਹੀ ਛੰਦਾ ਵਿੱਚ ਵੀ ਕਰ ਦਈਏ ਵਾਲਮੀਕ ਕ੍ਰਿਤ ਕਥਾ ਸੁਣੀ ਜਬ ਵਾਲਮੀਕ ਦੀ ਕੀਤੀ ਹੋਈ ਜਿਹੜੀ ਕਥਾ ਜਦੋਂ ਅਸੀਂ ਵਾਰਤਾ ਰੂਪ ਵਿੱਚ ਸੁਣ ਲਈ ਛੰਦਨ ਵਿਖੇ ਰਚੀ ਤਬ ਹਮ ਸਭ ਕਹਿੰਦੇ ਸਾਰੀ ਵਾਲਮੀਕਿ ਜਿਹੜੀ ਰਮਾਇਣ ਦੀ ਕਥਾ ਛੰਦਾਬੰਦੀ ਵਿੱਚ ਅਸੀਂ ਰਚ ਦਿੱਤੀ ਤੇ ਲਿਖ ਦਿੱਤੀ। ਰਾਮ ਕਥਾ ਪਾਵਨ ਵਿਸਤਾਰੀ, ਇਸ ਤਰ੍ਹਾਂ ਰਾਮ ਜੀ ਦੀ ਜਿਹੜੀ ਕਥਾ ਉਹ ਪਵਿੱਤਰ ਅਸੀਂ ਫੈਲਾਈ ਰਮਾਇਣ ਬਣਾ ਕੇ। ਸੁਣ ਸਭ ਨੀਕੀ ਰੀਤ ਉਤਾਰੀ, ਸੁਣ ਕੇ ਸਭ ਤਰ੍ਹਾਂ ਕਰਕੇ ਚੰਗੀ ਰੀਤੀ ਦੇ ਨਾਲ ਉਹਦਾ ਉਤਾਰਾ ਕੀਤਾ, ਲੱਥਾ ਕੀਤਾ। ਸੁੰਦਰ ਬਣਿਓ ਰਮਾਇਣ ਮਹਾ, ਇਸ ਤਰ੍ਹਾਂ ਵੀ ਸੁੰਦਰ ਸਿੰਘ ਉਹ ਜਿਹੜਾ ਇਹ ਰਮਾਇਣ ਹੈ ਸੋਹਣਾ ਬਣ ਗਿਆ ਛੰਦਾਬੰਦੀ ਵਿੱਚ। ਤਤ ਛਿਨ ਲਿਖ ਲੀਨਸ ਜਿਹੇ ਕਹਾ, ਬੜੀ ਛੇਤੀ ਜਿੱਥੇ ਕਿੱਥੇ ਹੈ ਸੀ ਉਹ ਪ੍ਰਸੰਗ ਅਸੀਂ ਲਿਖ ਲਿਆ ਉਸ ਨੂੰ। ਪੁਨ ਵਿਦਾਂਤ ਕੋ ਗ੍ਰੰਥ ਮਹਾਨ, ਫਿਰ ਵੀ ਇੱਕ ਵਿਦਾਂਤ ਦਾ ਜਿਹੜਾ ਮਹਾਨ ਗ੍ਰੰਥ ਹੈ। ਉਪਨਿਸ ਧਨ ਕੋ ਜਹ ਬਖਿਆਨ, ਇਹਦੇ ਵਿੱਚ ਕਹਿੰਦੇ ਜਿਹੜੀਆਂ ਉਪਨਿਸ਼ਦਾਂ ਹਨ ਉਹਦਾ ਹੀ ਜ਼ਿਆਦਾ ਕਥਨ ਹੈ, ਜ਼ਿਆਦਾ ਉਪਨਿਸ਼ਦਾਂ ਦਾ ਹੀ ਅੱਗੇ ਤੋਂ ਅੱਗੇ ਬਖਿਆਨ ਹੈ। ਉਹ 10 ਉਪਨਿਸ਼ਾਂ ਦਾ ਅਵਲਥਾ ਹੈ, ਉਹਦਾ ਨਾਮ ਹੈ ਆਤਮ ਪੁਰਾਣ। ਉਹ ਤਾਂ ਸਾਰੀਆਂ 170 ਉਪਨਿਸ਼ਦਾਂ ਹੈ, ਇਹਦੇ ਵਿੱਚੋਂ 10 ਉਪਨਿਸ਼ਦਾਂ ਦਾ ਜਿਹੜਾ ਇਹ ਉਲੱਥਾ ਕੀਤਾ ਭਾਈ ਸਾਹਿਬ ਨੇ। ਉਸ 10 ਉਪਨਿਸ਼ਦਾਂ ਦੇ ਦਾ ਜਿਹੜਾ ਪੁਸਤਕ ਹੈ ਉਹਦਾ ਨਾਮ ਆਤਮ ਪੁਰਾਣ ਹੈ, ਉਹ ਅੱਗੇ ਲਿਖੀ ਰਹੇ ਹਨ। ਆਤਮ ਕੋ ਪੁਰਾਣ ਜਿਸ ਨਾਮ, ਕਹਿੰਦੇ ਉਹ ਵਿਦਾਂਤ ਦਾ ਗ੍ਰੰਥ ਸੀ ਜਿਹਦੇ ਵਿੱਚ ਉਪਨਿਸ਼ਦਾਂ ਦਾ ਕਥਨ ਕੀਤਾ, 10 ਉਪਨਿਸ਼ਦਾਂ ਦੇ ਸੰਬੰਧੀ ਉਹ ਸਾਰਾ ਕੁਝ ਲਿਖਿਆ, ਜਿਸ ਪੁਸਤਕ ਦਾ ਨਾਮ ਆਤਮ ਪੁਰਾਣ ਹੈ ਸੀ। ਸਕਲ ਬਣਾਇਓ ਸੋ ਅਭਿਰਾਮ, ਕਹਿੰਦੇ ਉਹ ਵੀ ਅਸੀਂ ਸੋਹਣੇ ਢੰਗ ਨਾਲ ਬਣਾਇਆ, ਜਾਣੀ ਆਤਮ ਪੁਰਾਣ ਦਾ ਛੰਦਾਬੰਦੀ ਵਿੱਚ ਹੀ ਉਲੱਥਾ ਕਰ ਦਿੱਤਾ। ਬਹੁਤ ਬਰਖ ਬੀਤੇ ਜਬ ਲਹੇ, ਕਹਿੰਦੇ ਜਦੋਂ ਬਹੁਤ ਸਾਲ ਬੀਤ ਕੇ ਲੰਘੇ ਅਸੀਂ ਵੇਖਿਆ ਵੀ ਕੋਈ ਗੱਲ ਨਹੀਂ ਬਣਦੀ ਹੈ। 19 ਸਾਲ ਲੰਘੇ ਸਨ, ਆਪ ਜੀ ਨੂੰ ਗੁਰੂ ਕਾ ਇਤਿਹਾਸ ਖੋਜਦਿਆਂ ਲੱਭਦਿਆਂ ਲਵਾਉਂਦੇ ਆ। ਗੁਰਜਸ ਰਚਨ ਚਾਹਤੇ ਰਹੇ, ਗੁਰੂ ਮਹਾਰਾਜ ਦਾ ਜਸ ਰਚੀਏ ਉਹ ਮਨ ਵਿੱਚ ਆਉਂਦੇ ਰਹੇ। ਔਰ ਅਭਿਲਾਖਾ ਨਿਤ ਕੀ ਮੇਰੀ, ਇਹ ਸਰੋਤਾ ਜਦੋਂ ਸਾਡੇ ਹਿਰਦੇ ਦੀ ਇਹ ਹਮੇਸ਼ਾ ਉਲਾਸਾ ਸੀ, ਚਾਹਨਾ ਸੀ, ਖਾਸ ਸੀ। ਸਤਿਗੁਰ ਕਿਰਪਾ ਦ੍ਰਿਸ਼ਟ ਕਰ ਹੇਰੀ, ਆ ਫੇਰ ਕਹਿੰਦੇ ਸਤਿਗੁਰੂ ਨੇ ਕਿਰਪਾ ਦੀ ਨਿਗਾਹ ਨਾਲ ਸਾਡੇ ਵੱਲੀ ਵੇਖਿਆ। ਭਾਇਓ ਅਚਾਨਕ ਸੰਚੈ ਆਈ, ਇਸ ਤਰ੍ਹਾਂ ਕਹਿੰਦੇ ਜਿਹੜਾ ਇਹ ਗੁਰੂ ਕੇ ਇਤਿਹਾਸ ਦਾ ਕਹਿੰਦੇ ਸੰਚਾ ਸੀ ਉਹ ਚਨਚੇਤ ਹੀ ਸਾਡੇ ਹੱਥ ਵਿੱਚ ਆ ਗਿਆ। ਉਹ ਗੱਲ ਇਉਂ ਬਣੀ ਸੀ ਵੀ ਜਿਹੜਾ ਕੈਂਥਲ ਦਾ ਰਾਜਾ ਸੀ ਇਹਦੇ ਰਾਹੀਂ ਵੀ ਉਹ ਜਿਹੜੀ ਪਟਿਆਲੇ ਵਾਲੀ ਬੀਬੀ ਪ੍ਰਧਾਨ ਕੌਰ ਸੀ ਜੋ ਭਾਈ ਰਾਮ ਕੌਰ ਜੀ ਦੇ ਉਹ ਪੁੱਤਰ ਬੋਧ ਸਿੰਘ ਨੂੰ ਜਾਂ ਐਸਾ ਵੀ ਜਿਵੇਂ ਕਾਂਧ ਸਿੰਘ ਵੀ ਪੋਤਰਾ ਉਹਨੂੰ ਵਿਵਾਹੀ ਹੋਈ ਸੀ। ਰਾਜੇ ਕੈਂਥਲ ਦੇ ਨੇ ਉਹ ਪਟਿਆਲੇ ਵਾਲੇ ਰਾਜੇ ਆਲਾ ਸਿੰਘ ਨੂੰ ਕਿਹਾ, ਉਸਨੇ ਕਿਹਾ ਵੀ ਇਹ ਤਾਂ ਬੀਬੀ ਦੇ ਕੋਲ ਹੈ ਸਾਰਾ, ਕਿਉਂਕਿ ਬੀਬੀ ਪ੍ਰਧਾਨ ਕੌਰ ਤਕੜੀ ਵਿਦਵਾਨ ਹੋਈ ਹੈ, ਬਹੁਤ ਸਿਆਣੀ ਸੀ। ਅਤੇ ਜਦੋਂ ਇਹਦਾ ਪਤਾ ਕਿਤੇ ਚੜ੍ਹਾਈ ਕਰ ਗਿਆ ਸੀ ਫਿਰ ਇਹ ਵਿਰਾਗ ਅਵਸਥਾ ਵਿੱਚ ਆ ਗਈ ਸੀ। ਫਿਰ ਇਹ ਬੰਡਾਲੇ ਗਾਂਧਾ ਸਿੰਘ ਦਾ ਬੜਾ ਤਕੜਾ ਡੇਰਾ, ਇੱਥੇ ਹੀ ਰਹੀ ਸਾਰੀ ਜ਼ਿੰਦਗੀ ਇੱਥੇ। ਫਿਰ ਹੁਣ ਹੋਰ ਵਿਦਾਂਤ ਦੀਆਂ ਪੁਸਤਕਾਂ ਪੜ੍ਹੀਆਂ ਅਤੇ ਜਿਹੜਾ ਕੋਈ ਇਹਨੂੰ ਹਿੱਸਾ ਆਉਂਦਾ ਸੀ ਸਾਰਾ ਫਿਰ ਉਹ ਡੇਰੇ ਦੇ ਨਾਲ ਹੀ ਇਹ ਬੀਬੀ ਨੇ ਚੜ੍ਹਾ ਦਿੱਤਾ ਸੀ। ਇਸ ਕਰਕੇ ਰਿਆਸਤੀ ਡੇਰਾ ਬਣਦਾ, ਕਈ ਥਾਵਾਂ 'ਤੇ ਇਸਦੀ ਜ਼ਮੀਨ ਜਾਇਦਾਦ ਤਕਰੀਬਨ 2500 ਮਰੱਬਾ ਹੋਣਾ ਹੈ, ਜਿਹਦੇ ਵਿੱਚੋਂ ਉਹ ਡੇਰੇ ਵਾਲਿਆਂ ਨੇ 500 ਏਕੜ ਰੱਖਿਆ, ਬਾਕੀ ਇਹ ਲਾਂਝੇ ਨੂੰ ਦੇ ਦਿੱਤਾ ਵੀ ਸੰਭਾਲੋ ਤੁਸੀਂ। ਇਸ ਤਰ੍ਹਾਂ ਕਹਿੰਦੇ ਉਹ ਕੈਂਥਲ ਦੇ ਰਾਜੇ ਰਾਹੀਂ ਆਲਾ ਸਿੰਘ ਨੂੰ ਕਿਹਾ। ਆਲਾ ਸਿੰਘ ਨੇ ਆਪਣੀ ਸਪੁੱਤਰੀ ਬੀਬੀ ਪ੍ਰਧਾਨ ਕੌਰ ਨੂੰ ਕਿਹਾ, ਉਹਨੇ ਫਿਰ ਇਹ ਸਾਰਾ ਜਿਹੜਾ ਇਹ ਭਾਈ ਰਾਮ ਕੌਰ ਜੀ ਦਾ ਲਿਖਿਆ ਹੋਇਆ ਇਤਿਹਾਸੀ ਵਾਰਤਾ ਰੂਪ ਵਿੱਚ ਫਿਰ ਕੈਂਥਲ ਦੇ ਰਾਜੇ ਨੂੰ ਦੇ ਦਿੱਤਾ। ਕੈਂਥਲ ਦੇ ਰਾਜੇ ਨੇ ਫਿਰ ਕਵੀ ਸੰਤੋਖ ਸਿੰਘ ਜੀ ਨੂੰ ਦੇ ਦਿੱਤਾ। ਇਸ ਕਰਕੇ ਉਹ ਥੋੜਾ ਜਿਹਾ ਇਸ਼ਾਰਾ ਦਿੰਦੇ ਆ ਵੀ ਅਚਨਚੇਤ ਹੀ ਇਹ ਸਾਰਾ ਜਿਹੜਾ ਇਤਿਹਾਸ ਆ ਇਕੱਠਾ ਆ ਹੋਇਆ ਸਰਬ ਗੁਰਨ ਕੋ ਜਸ ਸਮਦਾਈ, ਇਹਦੇ ਵਿੱਚ ਸਾਰੇ ਸਤਿਗੁਰਾਂ ਦਾ ਬੜਾ ਭਾਰੀ ਸ੍ਰੇਸ਼ਟ ਜਸ ਲਿਖਿਆ ਹੋਇਆ। ਚਾਹਤ ਭਏ ਆਪ ਗੁਰ ਜਬ ਹੂੰ, ਕਿਉਂਕਿ ਜਦੋਂ ਗੁਰੂ ਕਲਗੀਧਰ ਜੀ ਆਪ ਹੀ ਕਹਿੰਦੇ ਚਾਹੁਣ ਲੱਗੇ, ਇੱਛਾ ਕਰਨ ਲੱਗੇ ਵੀ ਹਾਂ ਇਹ ਸਿੰਘ ਦੀ ਇੱਛਾ ਵੀ ਪੂਰੀ ਕਰ ਦਈਏ ਆਪਾਂ। ਭਾ ਸੰਚੈ ਦਸ ਗੁਰ ਜਸ ਸਭ ਹੂੰ, ਫਿਰ ਕਹਿੰਦੇ ਦਸੇ ਸਤਿਗੁਰਾਂ ਦਾ ਜਿਹੜਾ ਸ੍ਰੇਸ਼ਟ ਜਸ ਆ ਉਹਦਾ ਸੰਚਾ ਹੋ ਗਿਆ ਸਾਡੇ ਕੋਲ, ਉਹ ਸਾਰਾ ਹੀ ਮਿਲ ਗਿਆ, ਕੋਈ ਕਣਕ ਬਣਿਆ ਬਣਾਇਆ ਪੁਸਤਕ। ਫਿਰ ਉਮੰਗ ਮੋਹ ਮਨ ਆਈ, ਸਾਰਾ ਗੁਰੂ ਕਾ ਜਸ ਇਕੱਠਾ ਹੋਇਆ ਦੇਖ ਕੇ ਸਾਡੇ ਮਨ ਵਿੱਚ ਕਹਿੰਦੇ ਉਸਿਆ ਖੁਸ਼ੀ ਹੋਏ ਆਈ। ਕਰਨ ਲੱਗਿਓ ਇਹ ਗ੍ਰੰਥ ਸਹਾਈ, ਜਿਸ ਦਾ ਨਾਮ ਗੁਰ ਪ੍ਰਤਾਪ ਸੂਰਜ ਆਏ, ਅਸੀਂ ਕਦੇ ਕਰਨ ਲੱਗ ਕੇ ਰਚਣ ਲੱਗ ਪਏ ਸ਼ੰਦਾਬੰਦੀ ਵਿੱਚ। ਰਾਮ ਕੋਇਰ ਕੇ ਮੁਖ ਤੇ ਕਾ ਕਥਾ, ਭਾਈ ਸਾਹਿਬ ਭਾਈ ਰਾਮ ਕੌਰ ਜੀ ਦੇ ਮੁਖਾਰ ਵਿੰਦ ਰਾਹੀ ਇਹ ਸਤਿਗੁਰੂ ਦੀ ਕਥਾ। ਪਰਨੋ ਸਭ ਮੈਂ ਹੋਈ ਜਥਾ, ਇਸ ਤਰ੍ਹਾਂ ਉਹਨਾਂ ਦੇ ਮੁਖ ਤੋਂ ਕਹਿੰਦੇ ਉਚਾਰਨ ਹੋਈ, ਉਹ ਮੈਂ ਸ਼ੰਦਾਬੰਦੀ ਵਿੱਚ ਕਥਨ ਕਰਦਾ ਹਾਂ। ਸ੍ਰੀ ਗੁਰੂ ਗੋਬਿੰਦ ਸਿੰਘ ਕਿਰਪਾਲਾ, ਕਿਉਂਕਿ ਸਤਿਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਉਹ ਬੜੇ ਦਿਆਲੂ ਕਿਰਪਾਲੂ ਸਨ। ਗਏ ਦੇਸ਼ ਤਜ ਇਹ ਜਿਸ ਕਾਲਾ, ਇਸ ਵੇਲੇ ਇਹ ਜਿਹੜਾ ਪੰਜਾਬ ਦਾ ਦੇਸ਼ ਹੈ ਇਹ ਛੱਡ ਕੇ ਨਦੇੜ ਵਿੱਚ ਚਲੇ ਗਏ ਸਨ। ਮਿਲਿਓ ਤਬ ਹੈ ਵਿਛੜਨ ਨਹਿ ਚਾਹਿਓ, ਮੈਂ ਵੀ ਸਤਿਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਕਹਿੰਦੇ ਦਮਦਮੇ ਜਾ ਮਿਲਿਆ ਸੀ, ਉਹਨਾਂ ਤੋਂ ਵਿਛੜਨਾ ਨਹੀਂ ਚਾਹੁੰਦਾ ਸੀ। ਨਿਤ ਦਰਸ਼ਨ ਕਰਿਓ ਬਚ ਕਹਿਓ, ਕਿਉਂਕਿ ਮੈਂ ਮਹਾਰਾਜ ਨੂੰ ਬਚਨ ਕਿਹਾ ਸੀ ਕਿ ਮਹਾਰਾਜ ਮੈਂ ਤੁਹਾਡੀ ਹਜ਼ੂਰੀ ਵਿੱਚ ਹੀ ਜ਼ਿੰਦਗੀ ਭਰ ਰਹਿਣਾ, ਹਮੇਸ਼ਾ ਦਰਸ਼ਨ ਕਰਨੇ ਆ ਤੁਹਾਡੇ। ਇਸ ਕੀ ਮਨ ਕੀ ਸਤਿਗੁਰ ਜਾਨ, ਇਹ ਧਰਮਾਤਾ ਜੀ ਇਹਨਾਂ ਦੇ ਦਮਦਮੇ ਸਾਹਿਬ ਆ ਗਏ ਸਨ। ਉਹ ਕਹਿੰਦੇ ਮਹਾਰਾਜ ਮੇਰਾ ਇੱਕੋ ਇੱਕ ਪੁੱਤਰ ਹੈ, ਤੁਸੀਂ ਹੁਣ ਉਹ ਤਾਂ ਦੱਖਣ ਵੱਲੀ ਚੱਲ ਜਾਣਾ ਹੈ, ਮੇਰੀ ਵਿਚਾਰੀ ਦਾ ਕਿਵੇਂ ਨਿਭਾ ਹੋਊਗਾ, ਤੇ ਆ ਮੇਰੀ ਮਹਾਰਾਜ ਗਰੀਬਣੀ ਦੀ ਬੇਨਤੀ, ਮੇਰੇ ਪੁੱਤਰ ਨੂੰ ਮੇਰੇ ਨਾਲ ਤੋਰੋ ਕਿਰਪਾ ਧਾਰ। ਇਸ ਕਰਕੇ ਫਿਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਵੀ ਹਮੇਸ਼ਾ ਸਾਡੇ ਦਰਸ਼ਨ ਕਰਕੇ ਅੰਜਲ ਚੱਲਦੇ ਹੈ। ਉਹ ਕਹਿੰਦੇ ਆ ਵੀ ਇਸ ਤਰ੍ਹਾਂ ਮੇਰੇ ਮਨ ਦੀ ਜਾਣ ਕੇ ਭਾਈ ਰਾਮ ਕੌਰ ਜੀ ਦੀ ਕਿਰਪਾ ਧਾਰ ਇਮਕੀਨ ਬਖਾਨ, ਕਿਰਪਾ ਧਾਰਦਿਆਂ ਕਿਰਪਾ ਕਰਦਿਆਂ ਬਚਨ ਭਾਈ ਸਾਹਿਬ ਨੂੰ ਕਿਹਾ, ਚੜ੍ਹੋ ਅਖੇਰ ਦਰਸ ਤਹਿ ਪੋ ਪੈ, ਵੀ ਇਹ ਮਾਤਾ ਜੀ ਆਏ ਤੁਸੀਂ ਇਹਨਾਂ ਦੇ ਨਾਲ ਚਲੇ ਜਾਓ, ਤੁਹਾਨੂੰ ਦਰਸ਼ਨ ਸਾਡੇ ਹੋ ਜਾਇਆ ਕਰਨਗੇ। ਜਦੋਂ ਕਹਿੰਦੇ ਤੁਸੀਂ ਨਿਤਨੇਮ ਕਰਕੇ ਸ਼ਿਕਾਰ ਦਾ ਬਹਾਨਾ ਜਾ ਕਰਨ ਲਈ ਬਾਹਰ ਚੜਿਆ ਕਰੋਗੇ, ਆਪਣੀ ਇੱਛਾ ਪੂਰ ਕਰਾ ਹੋ, ਉੱਥੇ ਕਹਿੰਦੇ ਬਾਹਰ ਜਾ ਕੇ ਜਿਹੜੀ ਤੁਹਾਡੀ ਇੱਛਾ ਹੈ ਨਾ ਸਾਡੇ ਦਰਸ਼ਨ ਦੀ, ਉਹ ਪੂਰੀ ਹੋ ਜਾਇਆ ਕਰੇਗੀ, ਕਰ ਲਿਆ ਕਰੋਗੇ। ਸੁਣ ਸੁਣ ਘਰ ਗਾਇਓ ਆਨੰਦ ਮਹਿ ਮਗਨ, ਕਵੀ ਜੀ ਕਹਿੰਦਾ ਇਸ ਤਰ੍ਹਾਂ ਇਹ ਭਾਈ ਰਾਮ ਕੌਰ ਸਤਿਗੁਰੂ ਤੋਂ ਸੁਣ ਕੇ ਆਨੰਦ ਵਿੱਚ ਮਸਤ ਹੋਇਆ ਚਲਿਆ ਗਿਆ ਕਰਨ। ਕਲਗੀ ਧਰ ਕੀ ਲਾਗੀ ਲਗਨ, ਕਰਨੀ ਦਰਸ਼ ਘਰ ਵੀ ਜਾ ਕੇ ਵੀ ਸਤਿਗੁਰੂ ਦੇ ਦਰਸ਼ਨ ਕਰਨ ਦੀ ਲਗਨ ਲੱਗ ਗਈ। ਸ੍ਰੀ ਸਤਿਗੁਰ ਪਹਿ ਵਿਛਰਿਓ ਜਬ ਤੇ, ਜਿਸ ਵੇਲੇ ਸਤਿਗੁਰੂ ਦੇ ਪਾਸੋਂ ਇਹ ਕਹਿੰਦੇ ਦਮਦਮੇ ਸਾਹਿਬ ਤੋਂ ਆ ਕੇ ਘਰ ਵਿੱਚ ਵਿਛੜ ਗਿਆ, ਵੱਖਰਾ ਹੋ ਗਿਆ। ਜਦ ਹੈ ਅਖੇਰ ਨੇਮ ਕਰ ਤਬ ਤੇ, ਹਮੇਸ਼ਾ ਨਿਯਮ ਕਰਕੇ ਕਹਿੰਦੇ ਸ਼ਿਕਾਰ ਦਾ ਬਹਾਨਾ ਜਾ ਚੜ ਕੇ ਭਾਈ ਸਾਹਿਬ ਰਾਮ ਕੌਰ ਜੀ ਬਾਹਰ ਨੂੰ ਚਲੇ ਜਾਂਦੇ। ਗਮਨ ਹੈ ਵਹਿਰ ਜਾਏ ਉਦਿਆਨ, ਕਹਿੰਦੇ ਬਾਹਰ ਨੂੰ ਚਲੇ ਜਾਂਦੇ ਬੀਆਬਾਨ ਵਿੱਚ ਉਜਾੜ ਵਿੱਚ, ਦਰਸ ਹੈ ਸਤਿਗੁਰ ਕਿਰਪਾ ਨਿਦਾਨ, ਉੱਥੇ ਕਿਰਪਾ ਦੇ ਖਜ਼ਾਨੇ ਸਤਿਗੁਰੂ ਦੇ ਦਰਸ਼ਨ ਦਾਰ ਇਹਨਾਂ ਨੂੰ ਹੋ ਜਾਂਦੇ। ਜਿਸ ਰੂਪ ਵਿੱਚ ਹੁੰਦੇ ਜਿਹੋ ਜਿਹਾ ਚੋਜ ਕਰਨ ਦੇ ਉਹ ਸ਼ਿਨ ਮਾਤਰ ਮਹਾਰਾਜ ਦਰਸ਼ਨ ਇਹਨਾਂ ਨੂੰ ਦੇ ਦਿੰਦੇ ਸਨ। ਜਾਵਦ ਨਹਿ ਸਰੀਰ ਕਹੁ ਤਿਆਗਿਓ, ਕਦੇ ਜਿੰਨਾ ਚਿਰ ਤੱਕ ਭਾਈ ਸਾਹਿਬ ਭਾਈ ਰਾਮ ਕੌਰ ਜੀ ਨੇ ਆਪਣਾ ਸਰੀਰ ਨਹੀਂ ਨਾ ਛੱਡਿਆ, ਤਾਵਦ ਇਸੀ ਨੇਮ ਮਹਿ ਲਾਗਿਓ, ਤਦੋਂ ਤੱਕ ਕਹਿੰਦੇ ਇਸੇ ਨਿਯਮ ਵਿੱਚ ਹੀ ਲੱਗੇ ਰਹੇ, ਭਾਵ ਹਮੇਸ਼ਾ ਬਾਹਰ ਜਾ ਕੇ ਗੁਰੂ ਕਲਗੀਧਰ ਜੀ ਦੇ ਦਰਸ਼ਨ ਕਰਕੇ ਫੇਰ ਅੰਜਲ ਛਕਦੇ ਰਹੇ। 53 ਸਾਲ ਤੱਕ ਮਹਾਰਾਜ ਤੋਂ ਬਾਅਦ ਇਹਨਾਂ ਦਾ ਸਰੀਰ ਧਰਤੀ 'ਤੇ ਰਿਹਾ ਹੈ। 53 ਸਾਲ ਤੱਕ ਹੀ ਬਾਅਦ ਵਿੱਚ ਇਹ ਦਰਸ਼ਨ ਦਦਾਰ ਕਰਦੇ ਸਹਿ ਰਹੇ ਭਾਈ ਰਾਮ ਕੌਰ ਸਾਹਿਬ ਜੀ। ਵਹਿਰ ਅਖੇਰ ਬ੍ਰਿਤੀ ਕੋ ਜਾਵੇ, ਉਹ ਕਦੇ ਬਾਹਰ ਸ਼ਿਕਾਰ ਬ੍ਰਿਤੀ ਵੀ ਕਰਨ ਲਈ ਜਾਂਦੇ। ਕਲਗੀ ਧਰ ਕੋ ਦਰਸ਼ਨ ਪਾਵੇ, ਭਾਈ ਸਾਹਿਬ ਭਾਈ ਰਾਮ ਕੌਰ ਗੁਰੂ ਕਲਗੀ ਧਰੀ ਦੇ ਉੱਥੇ ਬਾਹਰ ਦਰਸ਼ਨ ਪਾ ਲੈਂਦਾ ਹੈ। ਅਵਚਲ ਨਗਰ ਗਏ ਗੁਰ ਜਪੈ, ਕਹਿੰਦੇ ਵੀ ਜਦੋਂ ਪੰਜਾਬ ਦੇ ਵਿੱਚੋਂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੰਦੇੜ ਸ਼ਹਿਰ ਚਲੇ ਗਏ, ਜਿਸ ਸੱਚਖੰਡ ਅਸਥਾਨ ਦਾ ਨਾਂ ਆਪ ਜੀ ਨੇ ਅਵਚਲ ਨਗਰ ਰੱਖਿਆ, ਕਿਉਂਕਿ ਜਦੋਂ ਜੋਤੀ ਜੋਤ ਸਮਾਉਣ ਲੱਗੇ ਸੀ ਗੁਰੂ ਕਲਗੀਧਰ ਜੀ, ਸਿੰਘਾਂ ਨੇ ਬੇਨਤੀ ਕੀਤੀ ਕਿ ਮਹਾਰਾਜ ਕਿਹਦੇ ਲੜ ਲਾ ਚੱਲੇ ਹੋ। ਉਹ ਪਹਿਲਾਂ ਤਾਂ ਕਿਹਾ ਖਾਲਸਾ ਗੁਰੂ, ਗੁਰੂ ਖਾਲਸਾ, ਕਹਿੰਦੇ ਨਹੀਂ ਮਹਾਰਾਜ ਇਹ ਆਪ ਕਿਰਪਾ ਕਰੋ, ਜਿਹੜੀ ਪਿਛਲੀ ਮਰਯਾਦਾ ਨੂੰ ਕਾਇਮ ਰੱਖੋ, ਕਿਉਂਕਿ ਜਿਵੇਂ ਆਪ ਜੀ ਦੇ ਅਸੀਂ ਦਰਸ਼ਨ ਕਰਦੇ ਹਾਂ, ਆਪ ਜੀ ਨਾਲ ਬਚਨ ਬਿਲਾਸ ਕਰ ਲੈਂਦੇ, ਸੁਣ ਲੈਂਦੇ, ਉਹ ਦਰਸ਼ਨ ਦਤਾਰ ਹੁੰਦੇ ਨਾਲ ਬਚਨ ਬਿਲਾਸ ਹੀ ਕਰੀਏ। ਇਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਆਪ ਜੀ ਨੇ ਪ੍ਰਕਾਸ਼ ਕਰਾਇਆ ਹੈ। ਪੰਜ ਸਿੰਘ ਤਾਬਿਆਂ ਵਿੱਚ ਖੜਿਆ ਕਰ ਦਿੱਤੇ, ਸ੍ਰੀ ਕਲਗੀ ਜਿਗਾ ਆਦਿਕ ਸ੍ਰੀ ਸਾਹਿਬ ਨਾਲ ਗੇਰ 5 ਪੈਸੇ ਲੈ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਰੱਖੇ, ਮੱਥਾ ਟੇਕਿਆ 5 ਵਾਰੀ ਅਤੇ 5 ਵਾਰੀ ਪਰਿਕਰਮਾ ਕੀਤੀਆਂ। ਫਿਰ ਇਸ ਤਰ੍ਹਾਂ ਹਜ਼ੂਰੀ ਵਿੱਚ ਖੜਿਆ ਹੋ ਕੇ ਆਪ ਜੀ ਨੇ ਮੁੱਖੋਂ ਬਚਨ ਕੀਤੇ, ਆਗਿਆ ਭਈ ਅਕਾਲ ਕੀ ਤਵੀ ਚਲਾਇਓ, ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਗੁਰੂ ਗ੍ਰੰਥ ਜੀ ਮਾਨੀਏ, ਪ੍ਰਗਟ ਗੁਰਾਂ ਕੀ ਦੇਹ, ਜੋ ਪ੍ਰਭ ਕੋ ਮਿਲਿਓ ਚਾਹੇ ਖੋਜ ਸ਼ਬਦ ਮੈਂ ਲੇ, ਰਾਜ ਕਰੇਗਾ ਖਾਲਸਾ ਕੀ ਰਹੇ ਨਾ ਕੋਈ, ਖੁਆਰ ਹੋਏ ਸਭ ਮਿਲੇਗੇ ਬਚੇ ਸ਼ਰਨ ਜੋ ਹੋਏ। ਇਸ ਤਰ੍ਹਾਂ ਦੇ ਬਚਨ ਕਹਿ ਕੇ ਆਪ ਜੀ ਨੇ ਨਮਸਕਾਰ ਕਰ ਦਿੱਤੀ। ਜਿਸ ਵੇਲੇ ਹੁਕਮਨਾਮਾ ਲਿਆ ਗਿਆ, ਸੋਹੀ ਰਾਗ ਵਿੱਚੋਂ ਆਇਆ, ਅਵਚਲ ਨਗਰ ਗੋਬਿੰਦ ਗੁਰੂ ਕਾ ਨਾਮ ਜਪਤ ਸੁਖ ਪਾਇਆ। ਗੁਰ ਤਖ਼ਤ ਜੀ ਦੇ ਤਖ਼ਤ ਦੇਣ ਤੋਂ ਸਭ ਤੋਂ ਪਹਿਲਾਂ ਜਿਹੜਾ ਹੁਕਮਨਾਮਾ ਹੈ ਉਹ ਹਜ਼ੂਰ ਸਾਹਿਬ ਨੰਦੇੜ ਸ਼ਹਿਰ ਵਿਖੇ ਇਹ ਆਇਆ ਸੀ। ਫਿਰ ਗੁਰੂ ਕਲਗੀਧਰ ਜੀ ਨੇ ਇਸ ਅਸਥਾਨ ਦਾ ਨਾਂ ਫਿਰ ਅਵਚਲ ਨਗਰ ਰੱਖ ਦਿੱਤਾ ਸੀ, ਆਪਣੇ ਤਪ ਅਸਥਾਨ ਦਾ ਨਾਂ। ਇਸ ਕਰਕੇ ਉਹ ਕਵੀ ਜੀ ਨੇ ਇਸ਼ਾਰਾ ਦਿੱਤਾ ਵੀ ਜਦੋਂ ਗੁਰੂ ਮਹਾਰਾਜ ਜੀ ਦਾ ਨਾਂ ਅਵਚਲ ਨਗਰ ਰੱਖਿਆ ਹੈ ਨਾ, ਉੱਥੇ ਗਏ ਜਾਣੀ ਸੱਚਖੰਡ ਵਾਲੀ ਸਥਾਨ ਤੇ ਤਪ ਸਥਾਨ ਤੇ ਗਏ ਸਨ। ਸੱਚਖੰਡ ਪ੍ਰਾਪਤ ਭੇ ਤਬ, ਉੱਥੇ ਮਹਾਰਾਜ ਕਹਿੰਦੇ ਸੱਚਖੰਡ ਨੂੰ ਪ੍ਰਾਪਤ ਹੋ ਗਏ, ਸੱਚਖੰਡ ਗਮਨ ਕਰ ਗਏ। ਮਦਰ ਦੇਸ਼ ਮਹਿ ਤਿੰਨ ਤੇ ਪਾਛੇ, ਮਹਾਰਾਜ ਦੇ ਸਰੀਰ ਛੱਡਣ ਤੋਂ ਬਾਅਦ ਵਿੱਚ ਕਹਿੰਦੇ ਜਿਹੜੇ ਮਦਰ ਦੇਸ਼ ਪੰਜਾਬ ਵਿੱਚ ਰਹੇ ਜੋ ਸਿੰਘ ਰਹਿਤ ਮਹਿ ਆਛੇ, ਕਹਿੰਦੇ ਜਿਹੜੇ ਸਿੰਘ ਰਹਿ ਗਏ ਰਹਿਤ ਮਹਿਲ ਵਿੱਚ ਚੰਗੇ ਤਿਆਰ ਪ੍ਰਤਿਆਰ ਸਨ। ਸੋ ਇਨਕੇ ਦਰਸ਼ਨ ਕਹਿ ਗਏ, ਉਹ ਸਾਰੇ ਸਿੰਘ ਇਕੱਠਿਆਂ ਹੋ ਕੇ ਇਹ ਭਾਈ ਸਾਹਿਬ ਭਾਈ ਰਾਮ ਕੌਰ ਦੇ ਦਰਸ਼ਨ ਕਰਨ ਵਾਸਤੇ ਗਏ। ਹੱਥ ਜੋੜ ਕਰ ਬੰਦਤ ਪਏ, ਹੱਥ ਜੋੜ ਕੇ ਉਹ ਸਾਰੇ ਸਿੰਘਾਂ ਨੇ ਨਮਸਕਾਰਾਂ ਕੀਤੀਆਂ। ਰਹੇ ਨਿਕਟ ਗੁਰ ਸੁਜਸ ਉਚਾਰਤ, ਸਾਹਿਬ ਭਾਈ ਰਾਮ ਕੌਰ ਜੀ ਦੇ ਕੋਲ ਰਹੇ, ਸਤਿਗੁਰੂ ਦੀ ਜਸ ਸ੍ਰੇਸ਼ਟ ਜਸ ਉਚਾਰਦੇ ਹੋਏ। ਔਰ ਮਹਿ ਪਰਮ ਪ੍ਰੇਮ ਕਹੁ ਧਾਰਤ, ਦੇ ਵਿੱਚ ਬੜਾ ਭਾਰੀ ਪ੍ਰੇਮ ਧਾਰਦੇ ਹੋਏ। ਦੇਖੋ ਕਹਾਂ ਚਲਤ ਕਰ ਗਏ, ਭਾਈ ਸਾਹਿਬ ਭਾਈ ਰਾਮ ਸਿੰਘ ਨੂੰ ਸਿੰਘ ਕਰਨ ਲੱਗੇ, ਦੇਖੋ ਮਹਾਰਾਜ ਕੀ ਮਹਾਰਾ ਕੌਤਕ ਜਾਂ ਕੁਛ ਜਾ ਕਰਕੇ ਚਲੇ ਗਏ। ਰਣ ਮਹਾਨ ਘਮਸਾਨਨ ਕਏ, ਦੇਖੋ ਮਹਾਰਾਜ ਅਨੰਦਪੁਰ ਦੇ ਵਿੱਚ ਚਮਕੌਰ ਦੇ ਵਿੱਚ ਕਿਵੇਂ ਮਹਾਨ ਘਮਸਾਨ ਦੇ ਜੰਗ ਉਹਨਾਂ ਨੇ ਕੀਤੇ। ਲੱਖ ਸਤਰਨ ਕੌ ਸੰਘਾਰਿਕੈ, ਲੱਖਾਂ ਜਿਹੜੇ ਗੁਰੂ ਘਰ ਦੇ ਬੈਰੀ ਸਨ, ਕਦੇ ਸਾਰਿਆਂ ਨੂੰ ਮਾਰ ਕੇ ਖਤਮ ਕਰਕੇ, ਜਿਵੇਂ ਚਮਕੌਰ ਸਾਹਿਬ ਦੇ ਵਿੱਚ 19 ਲੱਖ ਚੜ੍ਹ ਕੇ ਆਇਆ ਸੀ, 9 ਲੱਖ ਤਾਂ ਪਹਿਲਾਂ ਸੀ, 10,000 10 ਲੱਖ ਹੋਰ ਭੇਜਤਾ ਸੀ ਔਰੰਗੇ ਨੇ, ਇਸ ਕਰਕੇ ਲੱਖਾਂ ਬੈਰੀਆਂ ਨੂੰ ਮਾਰ ਕੇ ਪੰਥ ਖਾਲਸਾ ਉਤਪਤ ਕਰਕੇ ਇਸੇ ਤਰ੍ਹਾਂ ਭਾਈ ਸਾਹਿਬ ਜਿਹੜਾ ਖਾਲਸਾ ਪੰਥ ਅੰਮ੍ਰਿਤ ਛਕਾ ਕੇ ਪੈਦਾ ਕਰਕੇ ਹੱਥ ਪੇ ਚਾਰ ਹੋ ਸਾਹਿਬ ਜਾਦੇ ਜਦੋਂ ਬਹਾਰ ਕਦੇ ਕਮਸਾਨ ਦੇ ਜੰਗ ਹੋਏ ਉਹਦੇ ਚਾਰੇ ਸਾਹਿਬ ਆਪ ਜੀ ਦੇ ਸ਼ਹੀਦ ਹੋ ਗਏ ਬਹੁ ਯੁੱਧ ਮਹਿ ਬਹੁ ਅਹਿਲਾਦੇ ਇਹ ਵੀ ਕਦੇ ਜੰਗ ਯੁੱਧ ਕਰਨ ਵਿੱਚ ਹੀ ਬੜਾ ਕਦੇ ਆਨੰਦ ਮੰਦਰ ਖੁਸ਼ੀ ਰਹੇ ਕੋਈ ਗਮ ਵਿੱਚ ਨਹੀਂ ਡੁੱਬੇ ਲੇਸ਼ ਮਾਤਰ ਜਿਨ ਮੋਹ ਨਾ ਹੋਇਓ ਆ ਜਿਸ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਚਾਰੇ ਸਾਹਿਬ ਸ਼ਹੀਦ ਹੋਣ ਤੋਂ ਮਾਤਾ ਦੀ ਸ਼ਹੀਦ ਹੋਣ ਤੋਂ ਥੋੜੇ ਮਾਤਰ ਵੀ ਕੋਈ ਬੋਹ ਨਹੀਂ ਹੋਇਆ ਹੈ ਭਾਈ ਰੂਪ ਚੰਦ ਇਸੇ ਤਰ੍ਹਾਂ ਇਹਨਾਂ ਦੇ ਅੱਗੇ ਪੋਤਰੇ ਪਰਮ ਸਿੰਘ ਧਰਮ ਸਿੰਘ ਹੋਏ ਇਹਨਾਂ ਨੇ ਫਿਰ ਆਗ ਜਾ ਕਰਦਿਆਂ ਹੋਇਆ ਕਹਿੰਦੇ ਬਹੁਤ ਮਾੜਾ ਮਾੜਾ ਹੋ ਗਿਆ ਆਨੰਦਪੁਰ ਉਜੜ ਗਿਆ ਸਾਹਿਬਜ਼ਾਦੇ ਪਰਿਵਾਰ ਸਿੰਘ ਮਹਾਰਾ ਉਜੜ ਗਏ ਕੁਛ ਨਹੀਂ ਰਿਹਾ ਹੈ ਤੇ ਗੁਰੂ ਮਹਾਰਾਜ ਮੌਜ ਨਾਲ ਬੈਠੇ ਰਹੇ ਕੋਈ ਅਸਰ ਨਹੀਂ ਹੈ ਜਦੋਂ ਵਾਰ ਵਾਰ ਕਹੀ ਗਏ ਇਹ ਮਹਾਰਾਜ ਨੇ ਉਹ ਧਰਤੀ ਤੇ ਚਾਰ ਲਕੀਰਾਂ ਜੀਆਂ ਕੀ ਟਿੱਕਿਆ ਕਹਿੰਦੇ ਵੀ ਪਰਮ ਸਿੰਘ ਧਰਮ ਦਾ ਲਕੀਰਾਂ ਖੜ ਧਰਤੀ ਤੇ ਜੋ ਕੱਢ ਦਿੱਤੀਆਂ ਫਿਰ ਕਹਿੰਦੇ ਵੀ ਇਹਨਾਂ ਨੂੰ ਹੁਣ ਤੂੰ ਵੇਚ ਦੇ ਵੇਟ ਰਹੇ ਭਾਈ ਪਰਮ ਸਿੰਘ ਨੇ ਲਕੀਰਾਂ ਜੀ ਵੇਟਤੀਆਂ ਫਿਰ ਮਹਾਰਾਜ ਕਹਿੰਦੇ ਵੀ ਜਦੋਂ ਲਕੀਰਾਂ ਪਾਈਆਂ ਸੀ ਕੋਈ ਖੁਸ਼ੀ ਹੋਈ ਤੇ ਜਦੋਂ ਵੇਟਦੀਆਂ ਉਦੋਂ ਕੋਈ ਗਮੀ ਹੋਈ ਤੇ ਇਹਨੂੰ ਕੋਈ ਸ਼ੌਕ ਹੋਇਆ ਕਹਿੰਦੇ ਮਹਾਰਾਜ ਲਕੀਰਾਂ ਸੀ ਪਾਤੀਆਂ ਵੇਟਤੀਆਂ ਉਹਦੇ ਨਾਲ ਖੁਸ਼ੀ ਕੀ ਗਮੀ ਹੋਣੀ ਹੈ ਮਹਾਰਾਜ ਕਹਿੰਦੇ ਵੀ ਐਂ ਸਾਹਿਬਜ਼ਾਦੇ ਲਕੀਰਾਂ ਵਾਂਗ ਸੀ ਪਹਿਲਾਂ ਪੈਦਾ ਹੋ ਗਏ ਫਿਰ ਜਿਵੇਂ ਆ ਲਕੀਰਾਂ ਤੁਰ ਬੇਟਦੀਆਂ ਇਉਂ ਕਹਿੰਦੇ ਸੀ ਜਿਹਨਾਂ ਦੀ ਸੀ ਵਸਤੂ ਉਹ ਲੈ ਗਏ ਉਹਨਾਂ ਨੇ ਭੇਜੀ ਸੀ ਸ਼ੋਕ ਦਾ ਮੁਕਾਲਾ ਬਹੁਤ ਕਾਲਾ ਜੇ ਤਾਂ ਬਹੁਤ ਸਾਡੀਆਂ ਹੋਣ ਉਹ ਸਾਰੀਆਂ 'ਚ ਵਸਤੂ ਹੋਏ ਤਾਂ ਵਾਹਿਗੁਰੂ ਦੀਆਂ ਸੀ ਉਹਨੇ ਦਿੱਤੀਆਂ ਸੀ ਉਹਨੇ ਵਾਪਸ ਲੈ ਲਈਆਂ ਇਹ ਉਹਦੀ ਅਮਾਨਤ ਸੀ ਸਪੁਰਦ ਹੋ ਗਈ ਹੈ ਜਿਸ ਕੀ ਵਾਸਤੇ ਆਗਿਆ ਰਾਖਾ ਪ੍ਰਭ ਕੀ ਆਗਿਆ ਮਾਨਾ ਵਾਸਤਾ ਉਸ 'ਤੇ ਚੌਗਨ ਕਰਿਆ ਨਿਹਾਲ ਇਸ ਤਰ੍ਹਾਂ ਇਹਨਾਂ ਦਾ ਵੀ ਬੋਹ ਵੇਟ ਦਿੱਤਾ ਵਿਰਾਗ ਖਤਮ ਕਰ ਦਿੱਤਾ ਸੀ ਇਸ ਕਰਕੇ ਸਿੰਘ ਕਹਿੰਦੇ ਮਹਾਰਾਜ ਦੇਖੋ ਜਿਹਨਾਂ ਨੂੰ ਭੋਰਾ ਮਾਤਰ ਵੀ ਬੋਹ ਨਹੀਂ ਹੋਇਆ ਹੈ ਸ਼ਹੀਦ ਹੋ ਗਏ ਗਮ ਕੋਈ ਨਹੀਂ ਕੀਤਾ ਹੈ ਮਹਾਵੀਰ ਸਤਰਨ ਘਰ ਖੋਇਓ ਮਹਾਰ ਸੂਰਬੀਰ ਸੀ ਸਤਿਗੁਰੂ ਜੀ ਬੈਰੀਆਂ ਦੇ ਘਰ ਉਹਨਾਂ ਨੇ ਤਬਾਹ ਕਰ ਦਿੱਤੇ ਜਿਉਂ ਚਿੱਤ ਚਾਹਤ ਕਰਤ ਤਤਕਾਲਾ ਇਹ ਗੁਰੂ ਕਲਗੀ ਧਰਵੀ ਚਿੱਤ ਵਿੱਚ ਚਾਹੁੰਦੇ ਸੀ ਬੜੀ ਛੇਤੀ ਕਰ ਲੈਂਦੇ ਚਮਕੌਰ ਦੇ ਵਿੱਚ ਜਦੋਂ ਸਿੰਘਾਂ ਨੇ ਕਿਹਾ ਮਹਾਰਾਜ ਹੁਣ ਤਾਂ ਬਹੁਤੇ ਆ ਗਏ ਹੁਣ ਤਾਂ ਨਹੀਂ ਨਿਕਲ ਸਕਦੇ ਮਹਾਰਾਜ ਕੁਝ ਕਰੋ ਕਰੋ ਮਹਾਰਾਜ ਕਹਿੰਦੇ ਦੱਸੋ ਕਿੰਨੇ ਮਾਰ ਗਏ ਸਿੰਘ ਕਹਿੰਦੇ ਮਹਾਰਾਜ ਨੇ ਬਾਹਲੇ ਉੱਤੇ ਨੂੰ ਚੜ੍ਹੇ ਉਹਨੇ ਇਹਨਾਂ ਦੇ ਬੇਦੀ ਨਿਗਾ ਲਓ ਤੇ ਮਹਾਰਾਜ ਇੱਕੋ ਤੀਰ ਹੀ ਚਲਾਇਆ 10,000 ਦੇ ਵਿੱਚ ਹੀ ਲੰਘ ਗਿਆ ਤੇ ਸਾਰੇ ਜਿੰਨੇ ਉਤਾਂਹ ਨੂੰ ਚੜ੍ਹੇ ਆਉਂਦੇ ਸੀ ਉੱਟ ਕੇ ਡਿੱਗ ਪਏ ਤੇ ਭੱਜਣਾ ਪੈ ਗਿਆ ਮੁਸਲਾਂ ਨੂੰ ਕਹਿੰਦੇ ਵੀ ਹੁਣ ਤਾਂ ਕਿਆਮਤ ਆ ਗਈ ਹੁਣ ਨਹੀਂ ਛੱਡਦੇ ਮਹਾਰਾਜ ਤੇ ਉਹ ਜਿਹੜੇ ਸੂਬੇ ਵਰਗੇ ਸੀ ਉਹ ਵੀ ਫਿਰ ਵਿਰਸ਼ਾਂ ਦੇ ਓਹਲੇ ਹੋ ਕੇ ਖੜ ਗਏ ਵੀ ਕਿਤੇ ਇੱਧਰ ਨਾ ਤੀਰ ਛੱਡਣ ਵਾਲਾ ਸਾਡਾ ਨਾ ਭੋਗ ਪਏ ਹੋਣੇ ਇਸ ਕਰਕੇ ਉਹ ਸਿੰਘ ਕਹਿ ਰਹੇ ਵੀ ਜਿਵੇਂ ਮਹਾਰਾਜ ਚਾਹੁੰਦੇ ਸੀ ਉਵੇਂ ਘਰ ਕਰਾ ਲੈਂਦੇ ਸੀ ਤੋ ਚਲੇ ਜਿਮ ਨਰ ਗਮ ਚਾਲਾ ਇਹ ਵੀ ਕਿਵੇਂ ਜਿਵੇਂ ਲੋਕਾਂ ਦੀ ਰੀਤੀ ਮਰਿਆਦਾ ਉਹਦੇ ਵਿੱਚ ਹੀ ਮਹਾਰਾਜ ਚੱਲਦੇ ਚਲਾਉਂਦੇ ਨੇ ਕੁਝ ਨਹੀਂ ਦਿਖਾਇਆ ਹੈ ਸਿੰਘਾਂ ਦੇ ਕਹਿਣ ਤੋਂ ਪਰ ਮੇਟਣ ਵਾਸਤੇ ਵੀ ਇਹਦੇ ਤਾਂ ਜੇ ਚਾਹੀਏ ਤਾਂ ਇੱਕ ਤੀਰ ਦੇ ਹੀ ਹੈ ਮਾਰ ਹੈ ਸਾਰਿਆਂ ਵਿੱਚ ਇੱਕ ਹੀ ਧੀਰ ਲੰਘ ਜਾਏ ਤਾਂ ਤੁਹਾਨੂੰ ਵਡਿਆਈਆਂ ਬਖਸ਼ਣੀਆਂ ਹਨ ਜਿਨ ਮੈਂ ਆਤ ਉਤਸਾਹ ਥਿਰਿਓ ਹੈ ਜਿਸ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਅੰਦਰ ਬੜਾ ਭਾਰੀ ਜਿਹੜਾ ਉਤਸ਼ਾਹ ਵੀਰ ਰਸਤਾ ਟਿਕਿਆ ਰਿਹਾ ਆਗੇ ਆਸ ਕਿਨਹੂ ਨਾ ਕਰਿਓ ਹੈ ਐਸਾ ਜਿਹੜਾ ਵੀਰ ਰਸ ਵਿੱਚ ਆ ਕੇ ਉਤਸ਼ਾਹ ਨਾਲ ਕਿਸੇ ਨੇ ਨਹੀਂ ਜੰਗ ਜੁਦ ਕੀਤਾ ਅਦ ਪਦ ਅਦਿਕ ਨਰੰਗਾ ਭਇਓ ਦੇਖ ਲਓ ਮਹਾਰਾਜ ਜਿਹੜਾ ਰਾਜਾ ਔਰੰਗਜ਼ੇਬ ਸੀ ਬੜਾ ਭਾਰੀ ਅਦਭੁਤ ਕੀ ਦੁਨੀਆਂ ਦਾ ਪਾਤਸ਼ਾਹ ਹੋਇਆ ਸਭ ਦੇਸਨ ਕਹੋ ਰਾਜਾ ਥਯੋ ਸਾਰੇ ਇਲਾਕਿਆਂ ਦਾ ਉਹ ਇਕੱਲੇ ਕਦੇ ਰਾਜਾ ਹੋਇਆ ਅਸੀ ਦੁਵੈ ਬਿੰਛਤ ਲਛ ਸੈਨਾ ਸੰਗ ਜਿਸ ਔਰੰਗਜ਼ੇਬ ਦੇ ਨਾਲ ਕਹਿੰਦੇ 22 ਲੱਖ ਜਿਹੜੀ ਫੌਜ ਹੈ 10,000 ਤੋਪੇ ਗੜ ਚੜਦਾ ਸੀ 22 ਲੱਖ ਫੌਜ ਚੜਦੀ ਸੀ ਤੇ 10,000 ਤੋਪਾਂ ਹੁੰਦੀਆਂ ਸੀ ਤੇ ਕਿਲੇ ਭੰਨਦੀਆਂ ਸੀ ਔਰ 50,000 ਜੁਮੂਰੇ ਜਿਸ ਔਰੰਗਜ਼ੇਬ ਦੀ ਫੌਜ ਦੇ ਕੋਲ 50,000 ਅੱਧੀਆਂ ਤੋਪਾਂ ਹੈ ਸੀ ਜੁਮੂਰੇ ਕੋ ਅੱਧੀਆਂ ਤੋਪਾਂ ਕਹੋ ਅਰੇ ਉਹ ਨਾ ਸੋ ਕੀਨਸ ਸਭ ਚੂਰੇ ਆ ਕਹਿੰਦੇ ਕੋਈ ਨੀ ਅੜ ਸਕਿਆ ਗੁਰੂ ਕਲਗੀ ਤੇ ਧਰਜੀ ਅੱਗੇ ਕਹਿੰਦੇ ਸਾਰਿਆਂ ਨੂੰ ਚੂਰਾ ਚੂਰਾ ਕਰਕੇ ਰੱਖ ਦਿੱਤਾ ਅਪਰ ਸੈਨ ਜੋ ਰਾਜਨ ਕੇਰੀ ਆ ਬਾਕੀ ਜਿਹੜੀ ਹੋਰ ਸੈਨ ਸੀ 22 ਧਾਰ ਦੇ ਰਾਜਿਆਂ ਦੀ ਕਹਿੰਦੇ ਕੌਣ ਸੰਗ ਚਲਹਿ ਕਨੇਰੀ ਉਹਨੂੰ ਤਾਂ ਕੌਣ ਕੋਈ ਗਿਣ ਸਕਦੀ ਹੈ ਗਿਣ ਸਕਦਾ ਵੀ ਉਹ ਵੀ ਕਹਿੰਦੇ ਔਰੰਗਜ਼ੇਬ ਦੇ ਅਨੁਸਾਰ ਹੀ ਚੱਲਦੀ ਸੀ ਜਿਸ ਕੋ ਤੇਜ ਸਹਿ ਨਹਿ ਕੋ ਜਿਸ ਔਰੰਗਜ਼ੇਬ ਦਾ ਤੇਜ ਪ੍ਰਤਾਪ ਕੋਈ ਰਾਜਾ ਮਹਾਰਾਜ ਸਹਾਰ ਨਹੀਂ ਸਕਦਾ ਸੀ ਸਕਲ ਮਿਲੇ ਬੰਦੇ ਕਰ ਦੋ ਜਿੱਧਰ ਵੀ ਔਰੰਗਜ਼ੇਬ ਜਾਂਦਾ ਸੀ ਸਾਰੇ ਸੂਬੇ ਰਾਜੇ 22 ਧਾਰ ਦੇ ਹੱਥ ਜੋੜ ਜੋੜ ਕੇ ਅੱਗੋਂ ਮਿਲਦੇ ਸਨ ਤੇ ਸੋ ਅਰ ਕੇ ਕਰਨ ਲੜਾਈ ਔਰੰਗਜ਼ੇਬ ਦੁਸ਼ਟ ਦੇ ਨਾਲ ਅੜ ਕੇ ਕਹਿੰਦੇ ਲੜਾਈ ਕਰਨੀ ਜੰਗ ਯੁੱਧ ਕਰਨਾ ਸਿੰਘ ਅਲਪਲੇ ਸੰਗ ਸਹਾਈ ਸੈਤਾਲੀ ਐਵੇਂ ਥੋੜੇ ਜੇ ਸਿੰਘਾਂ ਨੂੰ ਨਾਲ ਲੈ ਕੇ ਗੁਰਬਿਨ ਸਮਰੱਥ ਅਪਰ ਨਾ ਲਹੀਏ ਭਾਈ ਸਾਹਿਬ ਗੁਰੂ ਤੋਂ ਬਿਨਾਂ ਤਾਂ ਹੋਰ ਕੋਈ ਸਮਰੱਥਾ ਵਾਲਾ ਨੀ ਦੇਖੀਦਾ ਜਾਣੀਦਾ ਤਿਸ ਕਲਗੀ ਧਰ ਕੇ ਗੁਣ ਕਹੀਏ ਭਾਈ ਸਾਹਿਬ ਭਾਈ ਰਾਮ ਕੌਰ ਜੀ ਐਸੇ ਗੁਰੂ ਕਲਗੀ ਧਰ ਪਾਤਸ਼ਾਹ ਦੇ ਜਿਹੜੇ ਗੁਣ ਹੈ ਨਾ ਵਿਚਾਰ ਕਰਕੇ ਨਾ ਚੰਗੀ ਤਰ੍ਹਾਂ ਤੁਸੀਂ ਬਿਆਨ ਕਰੀਏ ਅਸ ਤੁਰਕਨ ਕੀ ਜਰਾ ਉਖਾਰੀ ਐਸੇ ਤੁਰਖਾਂ ਦੀ ਗੁਰੂ ਕਲਗੀ ਧਰ ਜੀ ਨੇ ਜਲ ਪੁੱਟ ਦਿੱਤੀ ਕੀਨ ਰਾਜ ਬਹੁ ਪੁਸਤਨ ਭਾਰੀ ਜਿੰਨਾ ਮੁਸਲਮਾਨਾਂ ਨੇ ਕਹਿੰਦੇ ਪੁਸਤਾਂ ਤੱਕ ਪੀੜ੍ਹੀਆਂ ਤੱਕ ਭਾਰੀ ਰਾਜ ਕੀਤਾ ਬਾਬਰ ਤੋਂ ਲੈ ਕੇ ਅੱਗੇ ਅਬਾਊ ਆ ਗਿਆ ਅਕਬਰ ਆ ਗਿਆ ਜਹਾਂਗੀਰ ਆ ਗਿਆ ਫਿਰ ਜਹਾਂ ਆ ਗਿਆ ਫਿਰ ਅਕਬਰ ਫਿਰ ਔਰੰਗਜ਼ੇਬ ਆਇਆ ਕਹਿੰਦੇ ਪੀੜ੍ਹੀਆਂ ਤੱਕ ਰਾਜ ਭਾਗ ਕੀਤਾ ਸੀ ਦੀਰਘ ਦੁਰਗ ਮਵਾਸ ਬਡੇ ਮੁਸਲਮਾਨਾਂ ਦੇ ਰਾਜੇ ਪਾਤਸ਼ਾਹ ਨੇ ਬੜੇ ਬੜੇ ਅੱਕੀ ਕਿਲੇ ਬਣਾਏ ਹੋਏ ਹੋਏ 400 ਪਰ ਹੈ ਨਾ ਹੇਰੇ ਰਾਮ ਕੌਰ ਤੁਮ ਲਹੋ ਭਾਈ ਸਾਹਿਬ ਭਾਈ ਰਾਮ ਕੌਰ ਜੀ ਐਸੇ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਸਾਰਾ ਤੁਸੀਂ ਇਤਿਹਾਸ ਜਾਣਦੇ ਹੋ ਸਰਬ ਰੀਤ ਸੋ ਸਮਰੱਥ ਅਹੋ ਭਾਈ ਸਾਹਿਬ ਸਭ ਤਰ੍ਹਾਂ ਦੀ ਰੀਤੀ ਕਰਕੇ ਤੁਸੀਂ ਸਮਰੱਥ ਹੋ ਤਾਕਤ ਵਾਲੇ ਹੋ ਕਰੋ ਲਿਖਾਵਨ ਗੁਰ ਕੀ ਕਥਾ ਸਾਡੇ ਸਿੰਘਾਂ ਦੀ ਬੇਨਤੀ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਸਾਰੀ ਕਥਾ ਤੁਸੀਂ ਲਿਖਾਉਣੀ ਕਰੋ ਪੇਖੀ ਸੁਣੀ ਸੁਨਾਵਹ ਤਥਾ ਮਹਾਰਾਜ ਦੀ ਹਜ਼ੂਰੀ ਵਿੱਚ ਰਹਿ ਕੇ ਤੁਸੀਂ ਵੇਖੀ ਹੈ ਤੇ ਜਾਂ ਅੱਗੇ ਤੋਂ ਅੱਗੇ ਸੁਣੀਓ ਸਾਨੂੰ ਸੁਣਾਓ ਭਾਈ ਸਾਹਿਬ ਪ੍ਰਥਮੈ ਅਸ਼ਟ ਗੁਰਨ ਕੀ ਕਥਾ ਇਸੇ ਤਰ੍ਹਾਂ ਕਿਉਂਕਿ ਗੁਰੂ ਨਾਨਕ ਸਾਹਿਬ ਜੀ ਦਾ ਇਤਿਹਾਸ ਪਹਿਲਾਂ ਕਹਿ ਆਏ ਹੈ ਇਸ ਕਰਕੇ ਕਹਿੰਦੇ ਪਹਿਲੇ 8 ਸਤਿਗੁਰਾਂ ਦੀ ਜਿਹੜੀ ਕਥਾ ਹੈ ਆਪ ਗੁਰੂ ਅੰਗਦ ਸਾਹਿਬ ਜੀ ਤੋਂ ਲੈ ਕੇ 9ਵੇਂ ਪਾਤਸ਼ਾਹ ਤੱਕ ਸਤਿਗੁਰਾਂ ਦੀ ਜਿਹੜੀ ਕਥਾ ਹੈ ਕਰੋ ਸੁਨਾਵਨ ਭੇ ਜਗ ਜਥਾ ਸਾਰੇ ਕਹਿੰਦੇ 8 ਸਰੂਪ ਪ੍ਰਿਯ ਸੰਸਾਰ ਦੇ ਵਿੱਚੋਂ ਸਾਰੀ ਕਥਾ ਸੁਣਾਓ ਜਿਮ ਚਰਿੱਤਰ ਪਰ ਅਨਕ ਪ੍ਰਕਾਰੇ 8 ਸਤਿਗੁਰਾਂ ਨੇ ਅਨੇਕਾਂ ਤਰ੍ਹਾਂ ਦੇ ਸੇਠ ਜਿਹੜੇ ਚਰਿੱਤਰ ਕੌਤਕ ਹੈ ਕਰ ਨਰ ਸਿੱਖੇ ਸਮੂਹ ਉਧਾਰੇ ਕਰਕੇ ਸਮੂਹ ਜਿਹੜੇ ਸਿੱਖ ਸੰਸਾਰ ਤੋਂ ਉਧਾਰੇ ਤਾਰੇ ਹੈ ਪਾਛੇ ਸੰਗਤ ਸਿੱਖ ਸਮਾਜੂ ਆਪਣੇ ਤੋਂ ਬਾਅਦ ਕਹਿੰਦੇ ਜਿੰਨੀ ਸਿੱਖ ਸੰਗਤ ਆ ਇਕੱਠ ਹੈ ਪੰਥ ਖਾਲਸਾ ਸਿੰਘਨ ਰਾਜੂ ਇਸ ਤਰ੍ਹਾਂ ਕਹਿੰਦੇ ਖਾਲਸੇ ਪੰਥ ਦਾ ਸਿੰਘਾਂ ਦਾ ਰਾਜ ਭਾਗ ਹੋਵੇਗਾ ਪਟਬੇ ਤੇ ਗੁਰ ਕੋ ਜਸ ਜਾਨ ਭਾਈ ਸਾਹਿਬ ਗੁਰੂ ਕਾ ਜਿਹੜਾ ਇਤਿਹਾਸ ਪੜ੍ਹਨ ਤੋਂ ਗੁਰੂ ਕਾ ਜਸ ਸਾਰੇ ਰਾਜੇ ਮਹਾਰਾਜੇ ਸਿੰਘ ਜਾਣਣਗੇ। ਸੁਮਤ ਸੁਮਤ ਵੰਤ ਬਹੁ ਭਾਂਤ ਬਖਾਨੇ, ਚੰਗੇ ਅਕਲਵੰਤ ਵਿਦਵਾਨ ਬਹੁਤ ਤਰ੍ਹਾਂ ਫਿਰ ਉਹ ਕਿਹਾ ਕਰਨਗੇ। ਹੋਏ ਗੁਰ ਸਿੱਖਣ ਕੀ ਕਲਿਆਣ। ਇਹ ਭਾਈ ਸਾਹਿਬ ਭਾਈ ਰਾਮ ਕੌਰ ਜੀ, ਉਹ ਜਦੋਂ ਤੁਸੀਂ ਇਤਿਹਾਸ ਲਿਖ ਦਿਓਗੇ ਸੁਣ ਸੁਣਾਉਣਗੇ, ਬਹੁਤਿਆਂ ਦੀ ਕਲਿਆਣ ਹੋਵੇਗੀ। ਅਪਰ ਧਰ ਹੈ ਸਰਦਾ ਸੁਨ ਕਾਨ, ਹੋਰ ਜਿਹੜੇ ਗੁਰੂ ਕੇ ਸਿੱਖ ਆ ਉਹ ਵੀ ਇਤਿਹਾਸ ਕੰਧਾਂ ਵਿੱਚ ਕੇ ਸਤਿਗੁਰੂ ਤੇ ਸ਼ਰਧਾ ਧਾਰਨਗੇ। ਸਭ ਹਿਨ ਪਰ ਤੁਮਰੋ ਉਪਕਾਰ। ਭਾਈ ਸਾਹਿਬ ਭਾਈ ਰਾਮ ਕੌਰ ਜੀ, ਇਸ ਤਰ੍ਹਾਂ ਸਾਰਿਆਂ ਸਿੰਘਾਂ ਉੱਪਰ ਤੁਹਾਡਾ ਬੜਾ ਭਾਰੀ ਪਰਉਪਕਾਰ ਹੋਵੇਗਾ। ਸੁਣ ਸੁਣ ਲੈ ਗੁਰਮਤ ਕੋ ਧਾਰ, ਮਹਾਰਾਜ ਦਾ ਇਤਿਹਾਸ ਸੁਣ ਸੁਣ ਕੇ ਉਹ ਵੀ ਗੁਰਮਤ ਨੂੰ ਧਾਰਨ ਕਰ ਲੈਣਗੇ। ਸਭ ਸਿੰਘਨ ਕੀ ਬੇਨਤੀ ਸੁਣਕੇ, ਇਸ ਤਰ੍ਹਾਂ ਭਾਈ ਸਾਹਿਬ ਭਾਈ ਰਾਮ ਕੌਰ ਜੀ ਨੇ ਸਾਰੇ ਸਿੰਘਾਂ ਦੀ ਬੇਨਤੀ ਨੂੰ ਸੁਣ ਕੇ, ਭਾਈ ਰਾਮ ਕੋਇਰ ਸੁਭ ਗੁਣਕੇ, ਸਾਹਿਬ ਭਾਈ ਰਾਮ ਕੌਰ ਜੀ ਨੇ ਵੀ ਵਿਚਾਰਿਆ ਵੀ ਇਹ ਤਾਂ ਚੰਗਾ ਹੀ ਹੈ, ਚੰਗੀ ਵਿਚਾਰ ਹੈ। ਸਾਹਿਬ ਸਿੰਘ ਲਿਖਾਰੀ ਲਾਇਵ, ਜਿਹੜੇ ਸੌ ਸਾਖੀ ਦੇ ਲਿਖਾਰੀ ਭਾਈ ਸਾਹਿਬ ਸਿੰਘ ਜੀ, ਉਹਨਾਂ ਨੂੰ ਲਿਖਾਰੀ ਲਾਇਆ, ਲਿਖਣ ਲਈ ਲਾਇਆ। ਇੱਕ ਤਾਂ ਹੋਇਆ ਨਾ ਪੰਜਾਂ ਪਿਆਰਿਆਂ ਵਿੱਚ ਸਾਹਿਬ ਸਿੰਘ ਜੀ, ਇੱਕ ਸਾਹਿਬ ਸਿੰਘ ਜੀ, ਇਹ ਹੋਰ ਸੌ ਸਾਖੀ ਦੇ ਕਰਤੇ ਹੋਏ ਲਿਖਾਰੀ ਹੋਏ, ਕਿਉਂਕਿ ਜਿਹੜੇ ਪੰਜ ਪਿਆਰਿਆਂ ਵਿੱਚ ਸੀ ਉਹ ਤਾਂ ਚਮਕੌਰ ਦੀ ਗੜੀ ਵਿੱਚ ਹੀ ਸ਼ਹੀਦ ਹੋ ਗਏ ਸਨ, ਜਿਵੇਂ ਭਾਈ ਮੋਹਕਮ ਸਿੰਘ ਜੀ, ਭਾਈ ਹਿੰਮਤ ਸਿੰਘ ਜੀ ਅਤੇ ਭਾਈ ਸਾਹਿਬ ਸਿੰਘ ਜੀ, ਇਹ ਤਿੰਨ ਪਿਆਰੇ ਚਮਕੌਰ ਦੀ ਗੜੀ ਵਿੱਚ ਸ਼ਹੀਦ ਹੋ ਗਏ ਸਨ, ਬਾਕੀ ਦੋ ਧਰਮ ਸਿੰਘ ਅਤੇ ਭਾਈ ਦਇਆ ਸਿੰਘ ਜੀ ਬਚ ਗਏ ਸਨ। ਜਿਹੜਾ ਫਿਰ ਇਹ ਦੀਨੇ ਤੋਂ ਜਿਹੜਾ ਜ਼ਫਰਨਾਮਾ ਲੈ ਕੇ ਭਾਈ ਦਇਆ ਸਿੰਘ ਹੀ ਜੀ ਗਏ ਸਨ ਔਰੰਗਜ਼ੇਬ ਦੇ ਕੋਲ, ਇਸ ਕਰਕੇ ਇੱਥੇ ਉਹ ਪੰਜ ਪਿਆਰਾਂ ਵਾਲਾ ਸਾਹਿਬ ਜੀ ਸਾਹਿਬ ਸਿੰਘ ਜੀ ਜਲਣਾ ਹੈ। ਇਹ ਭਾਈ ਸਾਹਿਬ ਦੇ ਸਮੇਂ ਹੈ ਸੀ, ਇਹ ਲਿਖਾਰੀ ਇਹਨੂੰ ਲਾਇਆ ਹੈ। ਸਭ ਸਤਿਗੁਰ ਕੀ ਕਥਾ ਲਿਖਾਇਵ, ਸਾਰੀ ਜਿਹੜੀ ਸਤਿਗੁਰੂ ਦੀ ਕਥਾ ਹੈ ਭਾਈ ਸਾਹਿਬ ਸਿੰਘ ਨੂੰ ਲਿਖਾਰੀ ਲਾ ਕੇ ਲਿਖਾਈ। ਅਪਰ ਸਿੰਘ ਸੁਣਬੇ ਗੁਣ ਲਾਗੇ, ਹਾਂ ਗੱਲ ਲਾਗੇ, ਹੋਰ ਜਿਹੜੇ ਸਿੰਘ ਹੈ ਉਹ ਸਾਰੇ ਕਹਿੰਦੇ ਬਹੁਤ ਹੀ ਗਿਣਤੀ ਵੀ ਸੁਣਨ ਲੱਗ ਗਏ। ਸ੍ਰੀ ਗੁਰ ਕੇ ਗੁਣ ਸੋ ਅਨੁਰਾਗੇ, ਮਹਾਰਾਜ ਜੀ ਦੇ ਗੁਣ ਜਿਹੜੇ ਉਹਨਾਂ ਨੂੰ ਸੁਣਨ ਵਿੱਚ ਪ੍ਰੇਮੀ ਹੋਏ। ਜਗ ਲੋ ਜੁਗ ਲੋਕਨ ਮਹਿ ਦੇ ਕਲਿਆਣ, ਕਿ ਜਿਹੜੀ ਸਤਿਗੁਰੂ ਦੀ ਕਥਾ ਹੈ ਤਾਂ ਦੋਵਾਂ ਲੋਕਾਂ ਵਿੱਚ ਕਲਿਆਣ ਦੇਣ ਵਾਲੀ। ਮਹਾ ਮਹਾਤਮ ਸੁਣਬੇ ਕਾਨ, ਗੁਰੂ ਕੀ ਕਥਾ ਕੰਨਾਂ ਰਾਹੀਂ ਧਿਆਨ ਦੇ ਕੇ ਸੁਣੀ, ਇਹਦਾ ਬੜਾ ਭਾਰੀ ਮਹਾਤਮ ਫਲ ਹੈ। ਸੁਤ ਬਿਤ ਆਦਿਕ ਕੀ ਸੁਖਦਾਤਾ, ਇਹ ਤਾਂ ਸਤਿਗੁਰੂ ਦੀ ਜਿਹੜੀ ਕਥਾ ਹੈ ਪੁੱਤਰ ਧਨ ਆਦਿਕ ਦੀ ਤੇ ਸੁਖਾਂ ਦੀ ਦੇਣ ਵਾਲੀ ਦਾਤਾ। ਕਸ਼ਟ ਕਾਟ ਪੇ ਦ੍ਵੈ ਬ੍ਰਹਮ ਗਿਆਤਾ, ਬਾਹਰਲੇ ਜਨਮਨ ਦੇ ਦੁੱਖਾਂ ਨੂੰ ਕੱਟਣ ਵਾਲੀ ਤੇ ਬ੍ਰਹਮ ਦੀ ਸਮਝ ਸੂਝ ਦੇਣ ਵਾਲੀ ਹੈ। ਉਰ ਸ਼ਰਧਾ ਧਾਰ ਸੁਣੈ ਸੁਣਾਵੈ, ਜਿਹੜਾ ਵੀਰ ਦੇ ਵੀ ਸ਼ਰਧਾ ਧਾਰ ਕੇ ਗੁਰੂ ਕੀ ਕਥਾ ਸੁਣੇਗਾ ਤਥਾ ਸੁਣਾਵੇਗਾ। ਗੁਰ ਸਹਾਏ ਤੇ ਮੁਕਤੀ ਪਾਵੈ, ਗੁਰੂ ਮਹਾਰਾਜ ਉਹਦੀ ਕਹਿੰਦੇ ਸਹਾਇਤਾ ਕਰਨਗੇ, ਮਦਦ ਕਰਨਗੇ ਤੇ ਉਹ ਸੁਣ ਸੁਣਾਉਣ ਵਾਲਾ ਕਹਿੰਦੇ ਮੁਕਤੀ ਪਾ ਲਏਗਾ, ਕਲਿਆਣ ਪਾ ਲਵੇਗਾ। ਇਸ ਤਰ੍ਹਾਂ ਇਹ ਸਤਿਗੁਰੂ ਦੀ ਕਥਾ ਪੜ੍ਹਨ ਸੁਣਦਾ ਉਹ ਦੋਹਾਂ ਨੂੰ ਬੜਾ ਭਾਰੀ ਲਾਭ ਹੋ ਜਾਏਗਾ। ਉਹ ਇਸ ਤਰ੍ਹਾਂ ਇਹ ਕਵੀ ਸੰਤੋਖ ਸਿੰਘ ਜੀ ਨੇ ਜੋ ਭਾਈ ਸਾਹਿਬ ਭਾਈ ਰਾਮ ਕੌਰ ਜੀ ਨੇ ਸਿੰਘਾਂ ਦੀ ਬੇਨਤੀ ਤੋਂ ਉਹ ਇਹ ਇਤਿਹਾਸ ਸਾਰਾ ਸੁਣਾਇਆ ਸੀ ਅਤੇ ਸਾਹਿਬ ਸਿੰਘ ਨੇ ਲਿਖਿਆ ਸੀ, ਇਹ ਪਿਛੋਕੜ ਦੱਸਿਆ ਹੈ। ਕਿਉਂਕਿ ਕਈ ਸਵਾਲ ਕਰਦੇ ਵੀ ਭਾਈ ਸੰਤੋਖ ਸਿੰਘ ਸਿੰਘ ਜੀ ਨੂੰ ਕਿੱਥੋਂ ਇਤਿਹਾਸ ਲੱਭ ਗਿਆ ਜਿਹਦਾ ਇੰਨਾ ਵੱਡਾ ਉਹਨੇ ਲਿਖ ਕੇ ਰੱਖ ਦਿੱਤਾ ਹੈ। ਇਹ ਜਿਹੜਾ ਇਤਿਹਾਸ ਵਿੱਚ ਪ੍ਰਸੰਗ ਪੜ੍ਹਿਆ ਹੋਇਆ, ਫਿਰ ਭਾਈ ਸਾਹਿਬ ਭਾਈ ਸੰਤੋਖ ਸਿੰਘ ਤੇ ਕੋਈ ਨਹੀਂ ਕਿੱਥੋਂ ਪ੍ਰਾਪਤੂ ਕਰ ਸਕਦਾ ਵੀ ਇਹਨਾਂ ਨੂੰ ਭਾਈ ਸਾਹਿਬ ਭਾਈ ਰਾਮ ਕੌਰ ਜੀ ਦਾ ਜਿਹੜਾ ਪੁਸਤਕ ਸੀ ਉਹ ਦਸਾਂ ਸਤਿਗੁਰਾਂ ਦਾ ਇਕੱਠਾ ਕੀਤਾ ਲਿਖਾਇਆ ਹੋਇਆ ਇਤਿਹਾਸ ਸੀ, ਉਹ ਸਾਰਾ ਬੀਬੀ ਪ੍ਰਧਾਨ ਕੌਰ ਜੀ ਦੇ ਰਾਹੀਂ ਕੈਥਲ ਦੇ ਰਾਜੇ ਕੋਲ ਆ ਗਿਆ, ਕੈਥਲ ਦੇ ਰਾਜੇ ਕੋਲ ਇਹਨਾਂ ਰਾਹੀਂ ਇਹਨਾਂ ਕੋਲ ਆ ਗਿਆ ਸੀ। ਇਸ ਤਰ੍ਹਾਂ ਇਹਨਾਂ ਨੇ ਉਹ ਇਤਿਹਾਸ ਨੂੰ ਦੇਖ ਕੇ ਇਤਿਹਾਸ ਲਿਖਿਆ ਹੈ। ਇਸ ਤਰ੍ਹਾਂ ਜਿਵੇਂ ਇਤਿਹਾਸ ਦਾ ਪਿਛੋਕੜ ਸੀ ਵੀ ਕਿੱਥੋਂ ਇਹ ਸਾਡੇ ਕੋਲ ਆਇਆ, ਕਵੀ ਜੀ ਨੇ ਆਪ ਤਾਂ ਹੁੰਦਾ ਵੀ ਮਨੁੱਖ ਆਪਣੀ ਬਿਰਤਾ ਜਲਾਉਣ ਵਾਸਤੇ ਪਿਛੋਕੜ ਨਹੀਂ ਦੱਸਦਾ ਹੈ ਵੀ ਆਹ ਵੀ ਮੈਂ ਪੜ੍ਹਿਆ, ਆਹ ਵੀ ਮੈਂ ਪੜ੍ਹਿਆ ਹਾਂ। ਲੇਕਿਨ ਇਹ ਨਹੀਂ ਕਹਿੰਦਾ ਵੀ ਆਹ ਮੈਂ ਪੁਸਤਕ ਫਲਾਨੇ ਕੋਲੋਂ ਪੜ੍ਹਿਆ, ਆਹ ਫਲਾਨੇ ਕੋਲੇ ਕੋਈ ਫਲਾਨੇ ਦੀ ਕਿਰਪਾ ਹੈ। ਇਹ ਕੋਈ ਕੋਈ ਦੱਸਦਾ ਜਿਹਦੇ ਅੰਦਰ ਨਿਮਰਤਾ ਗਰੀਬੀ ਹੈ, ਨਹੀਂ ਤਾਂ ਕਹਿੰਦਾ ਵੀ ਮੈਂ ਆਹ ਵੀ ਪੜ੍ਹਿਆ, ਆਹ ਵੀ ਪੜ੍ਹਿਆ ਹਾਂ। ਵੀ ਠੀਕ ਹੈ, ਤੂੰ ਆਪੇ ਤਾਂ ਨਹੀਂ ਪੜ੍ਹ ਗਿਆ, ਕਿਸੇ ਨੇ ਤਾਂ ਪੜ੍ਹਾਇਆ, ਤੇਰੇ ਨਾਲ ਮੱਥਾ ਮਾਰਿਆ ਹੈ, ਤੇ ਫਿਰ ਹੀ ਤੂੰ ਇਹ ਚਾਰ ਅੱਖਰ ਪੜ੍ਹਿਆ ਹੈ। ਉਹ ਬਿਰਲੇ ਬਿਰਲੇ ਗੁਰਮੁਖ ਹੈ ਜਿਹਨਾਂ ਦੇ ਅੰਦਰ ਇਹ ਨਿਮਰਤਾ ਗਰੀਬੀ ਆਉਂਦੀ ਹੈ, ਤੇ ਇਹੋ ਜਿਹਾ ਬਿਆਨ ਕਰਦੇ ਆ ਵੀ ਇਹਨਾਂ ਨੇ ਕਿਰਪਾ ਕੀਤੀ ਹੈ, ਦੱਸਦੇ ਚਾਰ ਅੱਖਰ ਮੈਨੂੰ ਪੜ੍ਹਾਏ, ਮੱਥਾ ਮਾਰਿਆ ਹੈ। ਨਹੀਂ ਤਾਂ ਕਈ ਵਾਰੀ ਐਸਾ ਦੇਖਿਆ ਜਾਂਦਾ ਵੀ ਉਹ ਪੜ੍ਹ ਪੜ੍ਹਾ ਕੇ ਤੇ ਜਿਹਨੇ ਕੁਝ ਕਰਿਆ ਕਰਾਇਆ ਉਹਨੂੰ ਨਜ਼ਰ ਜਾ ਜਾਵੇ, ਉਹਦੇ ਉੱਤੇ ਪੁੱਠਾ ਸਿੱਧਾ ਕਰਨ ਲੱਗ ਪੈਂਦੇ ਆ। ਕਈ ਮਾਤਰ ਤਮਾਤਰਾਂ ਦੇ ਨਾਲ ਐਸਾ ਦੇਖਿਆ ਗਿਆ ਵੀ ਉਹ ਜਿਹਨਾਂ ਨੇ ਮਹਾਂਪੁਰਸ਼ਾਂ ਤੋਂ ਵਿੱਦਿਆ ਹਾਸਿਲ ਕੀਤੀ ਹੋਣ, ਉਹਨਾਂ ਦੇ ਨਾਲ ਹੀ ਉਹਨਾਂ ਦਾ ਦਵੈਸ਼ ਭਾਵ, ਉਹਨਾਂ ਦੇ ਸੰਬੰਧ ਵਿੱਚ ਹੀ ਪੁੱਠਾ ਸਿੱਧਾ ਕਦੇ, ਇਹਨਾਂ ਦੀ ਰਹਿਤ ਵਹਿਤ ਬੜੀ ਸਖਤ ਹੈ ਜੀ, ਇਹਨਾਂ ਦੇ ਅਸੂਲ ਇਹੋ ਜਿਹੇ ਹੈ ਜੀ, ਇਹ ਰਹਿ ਨਹੀਂ ਸਕਦਾ, ਪੜ੍ਹ ਨਹੀਂ ਸਕਦਾ ਕੋਈ। ਤਾਂ ਇਹ ਤਾਂ ਸੋਤ ਤਾਂ ਗੁਰੂ ਕਲਗੀਧਰ ਜੀ ਦੇ ਵਿਦਿਆਰਥੀਆਂ ਨੂੰ ਮਹਾਰਾਜ ਨੇ ਗੁਰੂ ਕਾਸ਼ੀ ਸਾਹਿਬ ਦ੍ਰਿੜਾਏ ਸਨ ਪੜ੍ਹਨ ਸਮੇਂ, ਉਹ ਅੱਗੇ ਤੋਂ ਅੱਗੇ ਵਿਦਿਆਰਥੀ ਜਿਹੜੇ ਵਿਦਵਾਨ ਉਹ ਰੱਖਦੇ ਰਖਾਉਂਦੇ ਆਏ। ਤੇ ਸਾਡੇ ਅੰਦਰ ਹੁਣ ਕਮਜਲ ਦਾ ਪ੍ਰਭਾਵ ਹੋ ਗਿਆ, ਸਾਡੀ ਮੱਤ ਮਾਰੀ ਗਈ ਪੂਜਾ ਦਾ ਧਾਨ ਖਾ ਕੇ, ਸਾਨੂੰ ਗੁਰੂ ਕੇ ਅਸੂਲ ਹੁਣ ਮਾੜੇ ਲੱਗਣ ਲੱਗ ਪਏ। ਤੇ ਕਹੀ ਜਾਂਦੇ ਵੀ ਇਹਨਾਂ ਦੇ ਅਸੂਲ ਬਹੁਤ ਜੀ ਸਖਤ ਹੈ ਜੀ, ਇਹ ਰਹਿ ਕੇ ਪੜ੍ਹਨਾ ਬਹੁਤ ਔਖਾ ਹੈ ਜੀ। ਇਹ ਤਾਂ ਹੁਣ ਨਿੱਘਾ ਸਿੰਘਾਂ ਤੋਂ ਤੁਸੀਂ ਦੇਖ ਲਓ, ਸਾਰਾ ਮਹਾਰਾਜ ਦੇ ਸਮੇਂ ਦਾ ਗੁਰੂ ਕੇ ਲੰਗਰ ਦਾ ਪਹਿਰਾ ਜੀ ਸੀ, ਪਹਿਰਾਵਾ ਸੀ, ਉਹ ਸਾਰਾ ਦੱਸੀ ਜਾਂਦੇ ਦਿਖਾਈ ਜਾਂਦੇ ਵੀ ਇਹ ਮਹਾਰਾਜ ਇਹੋ ਜਿਹਾ ਪਹਿਰਾਵਾ, ਇਹੋ ਜਿਹਾ ਲੰਗਰ ਪਾਣੀ ਬਣਾਉਂਦੇ ਸੀ, ਉਹ ਕਿੰਨੀ ਸੋਹਣ ਸਦਾਈ ਹੈ, ਕਿਵੇਂ ਬਾਟੇ ਮਾਜਦੇ, ਕਿਵੇਂ ਖੂਹ ਦਾ ਜਲ ਲਿਆ ਲਿਆ ਕੇ ਉਹ ਸਾਰਾ ਕੁਛ ਕਰਦੇ ਕਰਾਉਂਦੇ। ਅਸੀਂ ਕਹਿੰਦੇ ਹਾਂ ਜੀ ਪਖੰਡ ਹੈ, ਜੋ ਝੂਠ ਮੂਠ ਹੈ, ਜੋ ਗੰਦ ਮੰਦ ਹੈ, ਬਸ ਅਸੀਂ ਖਾਈ ਪੀ ਜਾਂਦੇ ਉਹ ਜੇ ਅਸੀਂ ਭੜਾ ਮਾਰਦੇ ਹਾਂ ਵੀ ਇਹ ਜੀ ਆਏ ਹਾਂ ਜੀ ਆਵਾਂ ਜੀ। ਇਹ ਤਾਂ ਸਾਰੇ ਅਸੂਲ ਗੁਰੂ ਕਲਗੀਧਰ ਜੀ ਦੇ, ਜਿਹੜਾ ਕੋਈ ਰੱਖ ਲਓ ਉਹਦੀ ਮਹਾਰਾਜ ਬਾਂਹ ਫੜ ਲਏਗਾ, ਜਿਹੜਾ ਇਹਨਾਂ ਲੋਕਾਂ ਮਗਰ ਲੱਗ ਕੇ ਐਸਾ ਕੁਛ ਕਰੇਗਾ ਤੇ ਫਿਰ ਦਿੰਦਾ ਲੈਂਦਾ ਰਹੇਗਾ ਲੇਖਾ ਜੋਖਾ। ਠੀਕ ਹੈ ਵੀ ਸੌਖਾ ਹੈ, ਬਣਿਆ ਬਣਾਇਆ ਜੋ ਹੋਇਆ ਛਕ ਲਿਆ, ਬਸ ਉਹ ਤਾਂ ਫਿਰ ਮਹਾਰਾਜ ਤਾਂ ਪੁੱਛ ਹੀ ਲੈਣਗੇ। ਅਸੀਂ ਜਿਹੜੀ ਮਰਜ਼ਾਦਾ ਕਾਇਮ ਕੀਤੀ ਸੀ ਗੁਰੂ ਕੇ ਲੰਗਰ ਦੀ, ਉਹ ਸੰਸਾਰ ਤੂੰ ਬਣਾ ਕੇ ਛਕਦਾ ਰਹੇ, ਫਿਰ ਉਹੀ ਦੇਵੇਗਾ। ਇਸ ਕਰਕੇ ਸਤਿਗੁਰੂ ਕਿਰਪਾ ਹੀ ਕਰਨ, ਬਖਸ਼ਿਸ਼ ਕਰਨ, ਜਿਵੇਂ ਉਹਨਾਂ ਨੇ ਇਹ ਗੁਰਮਤਿ ਦੇ ਅਸੂਲ ਕਾਇਮ ਕੀਤੇ ਹੈ, ਸਾਡੇ ਮਨਾਂ ਵਿੱਚ ਉਸ ਦੇ ਉੱਪਰ ਸ਼ਰਧਾ ਭਾਵਨਾ ਆਏ, ਉਹਨਾਂ ਅਸੂਲਾਂ ਵਿੱਚ ਰਹਿ ਕੇ ਸਤਿਗੁਰੂ ਦੀਆਂ ਅਸੀਂ ਖੁਸ਼ੀਆਂ ਹਾਸਲ ਕਰੀਏ, ਇਸ ਕਰਕੇ ਸਾਡੀ ਜੀਵਨ ਯਾਤਰਾ ਸਫਲੀ ਹੋ ਜਾਏ, ਲੋਕ ਪ੍ਰਲੋਕ ਸੁਖੀ ਸਹੇਲਾ ਬਣ ਜਾਏ। ਸੁੱਤ ਬਿੱਤ ਆਦਿਕ ਕੀ ਸੁਖ ਦਾਤਾ, ਕਸ਼ਟ ਕਾਟ ਬੇਦ ਬ੍ਰਹਮ ਗਿਆਤਾ, ਉਰ ਸਰਦਾ ਧਰ ਸੁਣੈ ਸੁਣਾਵੈ, ਗੁਰ ਸਹਾਏ ਤੇ ਮੁਕਤੀ ਪਾਵੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਉਹ ਦੋਹਰਾ